ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਜਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁੰਦਰ ਸਤਿਗੁਰ ਕੀ ਕਥਾ ਗੁਣ ਮੰਦਿਰ ਸੁਖ ਕੰਦ ਬਰਨਨ ਤਿਸ ਕੋ ਅਬ ਕਰੋਂ ਹੋਵੈ ਬਿਗਨ ਨਿਕੰਦ ਸੁੰਦਰ ਸਤਿਗੁਰ ਕੀ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵਿਹੜੇ ਤੋਂ ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਦੀ ਪ੍ਰਕਾਸ਼ ਸੇਵਾ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਹੋਈ ਹੈ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਵਿਖਾਰ ਬਿੰਦ ਰਾਹੀਂ ਉਚਾਰਨ ਹੋਈ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਅਤੇ ਕੁਝ ਕੁ ਸਮਾਂ ਰਾਗੀ ਦੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਸਮਾਂ ਜੋ ਗੁਰੂ ਮਹਾਰਾਜ ਦਾ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸੰਖੀ ਨੂੰ ਸਾਹਮਣੇ ਰੱਖ ਕੇ ਦਸਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦਾ ਪੌੜੀਆਂ ਦੇ ਵਿੱਚ ਕੁਝ ਇਤਿਹਾਸ ਦਾ ਵਰਣਨ ਹੈ ਉਹ ਆਪਣੀ ਛੰਦਾਬੰਦੀ ਵਿੱਚ ਦਸਾਂ ਕਾਵਿ ਦੇ ਨਿਯਮਾਂ ਵਿੱਚ ਕਥਨ ਕੀਤਾ ਹੈ। ਉਹ ਇਤਿਹਾਸ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸ ਜਾਮਿਆਂ ਦੇ ਮਹਿਮਾਂ ਦੇ ਮੰਗਲ ਕਥਨ ਕੀਤੇ। ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਵਡਿਆਈ। ਉਸ ਤੋਂ ਉਪਰੰਤ ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਵਾਇਆ ਹੈ, ਇਹਦੀ ਮਹਿਮਾ ਬਿਆਨ ਕੀਤੀ। ਇਹ ਚਾਰ ਅੱਖਰ ਕਿਹੜੇ ਕਿਹੜੇ ਨਾਮਾਂ ਵਿੱਚੋਂ ਲਏ, ਉਹਦਾ ਸਾਰਾ ਪਿਛੋਕੜ ਦੱਸਿਆ ਕਿ ਸਤਿਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਜੋ ਲੋਕ ਸਨ ਉਹ ਵਾਸ ਦੇ ਵਾਸਤ ਕਰਕੇ ਨਾਮ ਜਪਦੇ ਸਨ, ਤੇਤੇ ਦੇ ਵਿੱਚ ਹਰ ਹਰ ਜਪਦੇ ਸਨ, ਦੁਆਪਰ ਦੇ ਵਿੱਚ ਗੋਬਿੰਦ ਗੋਬਿੰਦ ਨਾਮ, ਕਲਯੁਗ ਦੇ ਵਿੱਚ ਜ਼ਿਆਦਾਤਰ ਜਿਹੜੇ ਸਨਾਤਨ ਮਤ ਦੇ ਧਾਰਨੀ ਉਹ ਰਾਮ ਰਾਮ ਜਪਦੇ ਨੇ। ਇਸ ਤਰ੍ਹਾਂ ਇਹ ਚੌਹਾਂ ਨਾਮਾਂ ਦਾ ਇੱਕ ਅੱਖਰ ਇੱਕ ਬੀਜ ਰੂਪ ਵਿੱਚ ਲੈ ਲਿਆ ਹੈ, ਅਤੇ ਇਹ ਵਾਹਿਗੁਰੂ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਣਾਇਆ ਹੈ। ਅੱਗੇ ਜਾ ਕੇ ਥੋੜ੍ਹਾ ਜਿਹਾ ਵਾਹਿਗੁਰੂ ਨਾਮ ਦੇ ਸੰਬੰਧ ਵਿੱਚ ਕਵੀ ਸੰਤੋਖ ਸਿੰਘ ਜੀ ਹੋਰ ਕੇ ਹੋਰ ਵੀ ਖੋਲ੍ਹ ਕੇ ਕਹਿਣਗੇ। ਉੱਥੇ ਜਾਣੀਏ ਇਹ ਇੱਕ ਇੱਕ ਅੱਖਰ ਦਾ ਜਿਹੜਾ ਜਾਪ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ 36 ਯੁਗਾਂ ਵਿੱਚ ਕੀਤਾ ਹੈ, ਯਾਨੀ 9-9 ਯੁਗ ਦੇ ਵਿੱਚ ਇੱਕ ਇੱਕ ਅੱਖਰ ਦਾ ਜਾਪ ਕੀਤਾ ਹੈ। ਪਹਿਲੇ 9 ਯੁਗਾਂ ਵਿੱਚ ਵਾਹਵੇ ਅੱਖਰ ਦਾ ਨਾਮ ਜਾਪ, ਅਗਲੇ ਜਿਹੜੇ 9 ਯੁਗ ਉਹਨਾਂ ਵਿੱਚ ਹਾਹੇ ਦਾ, ਉਸ ਤੋਂ ਅਗਲੇ 9 ਯੁਗਾਂ ਵਿੱਚ ਗੱਗੇ ਦਾ, ਅਤੇ ਇਸ ਤਰ੍ਹਾਂ ਅਖੀਰਲੇ ਜਿਹੜੇ 9 ਯੁਗ ਸਨ ਉਹਨਾਂ ਦੇ ਵਿੱਚ ਇਰਾਰੇ ਅੱਖਰ ਦਾ ਜੋ ਕਿ ਸਵੇਰੇ ਜਾਪ ਕੀਤਾ, ਅਤੇ ਉਹਦਾ ਨਿਰਣਾ ਵੀ ਕਵੀ ਜੀ ਨੇ ਕੀਤਾ, 36 ਵਰਤ ਯੁਗ ਵਰਤਿਓ ਗੁਬਾਰਾ ਹੈ, ਤਾੜੀ ਲਾਈ ਅਪਰ ਅਪਾਰਾ ਹੈ, ਅੰਧੂਕਾਰ ਨਿਰਾਲਮ ਬੈਠਾ ਨਾ ਤੋ ਧੰਦ ਪਸਾਰਾ ਹੈ, ਯੁਗ 36 ਤਿੰਨਾਂ ਵਰਤਾ ਹੈ, ਜਿਸਰ ਭਾਣਾ ਤਿਤ ਲਾਏ। ਇਸ ਤਰ੍ਹਾਂ ਵੀ ਉਹ ਜਿਹੜਾ ਅਪਰ ਅਪਾਰ ਉਸਨੇ ਆਪਣੇ ਸਵੈ ਸਰੂਪ ਦੇ ਵਿੱਚ ਹੀ ਇਹ ਸਮਾਧੀ ਲਾ ਲਈ, ਆਪਣੇ ਵਿੱਚ ਆਪ ਹੀ ਉਹ ਜੁੜ ਗਿਆ, ਅਤੇ ਇਸ ਤਰ੍ਹਾਂ ਫਿਰ ਉਹ 36 ਯੁਗਾਂ ਦੇ ਵਿੱਚ ਹੀ ਇਹ 9-9 ਯੁਗਾਂ ਵਿੱਚ ਇਹ ਇੱਕ ਇੱਕ ਅੱਖਰ ਦਾ ਜਾਪ ਉਹਨੇ ਜਪ ਕੇ ਇਹਨੂੰ ਸਿੱਧ ਕੀਤਾ ਹੈ। ਜਿਵੇਂ ਅਸੀਂ ਗੁਰਬਾਣੀ ਦਾ ਸ਼ਬਦ ਦਾ ਜਾਪ ਕਰਕੇ ਉਹਨੂੰ ਸਿੱਧ ਕਰ ਲਈਏ, ਫਿਰ ਉਹ ਜਦੋਂ ਪੜ੍ਹਾਂਗੇ ਉਦੋਂ ਹੀ ਉਹਦੀ ਕਲਾ ਵਰਤਦੀ ਹੈ। ਇੱਥੇ ਚੂੜ ਚੱਕ ਕੇ ਇੱਕ ਪੰਡਿਤ ਉਹਦਾ ਨਾਮ ਕਰਮ ਜੀ ਹੁੰਦਾ ਸੀ, ਇੱਥੇ ਹੀ ਸੰਤ ਸੁਚਾਲਾ ਸਿੰਘ ਜੀ ਦੇ ਪਾਸੋਂ ਉਸਨੇ ਗੁਰਬਾਣੀ ਦੀ ਸੰਥਿਆ ਲਈ ਸੀ। ਗ੍ਰਹਿਸਥੀ ਬਣ ਗਿਆ, ਘਰ ਦੇ ਵਿੱਚ ਉਹਦੇ 7 ਲੜਕੀਆਂ ਹੋ ਗਈਆਂ, ਅਤੇ ਸਿਆਣਾ ਸੀ ਕਿਉਂਕਿ ਇੱਥੇ ਮਹਾਂਪੁਰਸ਼ ਨੂੰ ਤੜਕੇ ਉੱਠ ਕੇ ਨਹਾ ਧੋ ਕੇ ਜਪ ਤਪ ਕਰਦੇ, ਸੁਖਨੀ ਦਾ ਪਾਠ ਕਰਦੇ ਸੀ, ਅਤੇ ਹੋਰ ਵੀ ਉਹ ਕਥਾ ਵਿਆਖਿਆ ਕਰਕੇ ਸੁਣਾਉਂਦੇ ਰਹਿੰਦੇ ਸਨ, ਜਿਸ ਕਰਕੇ ਫਿਰ ਜਿਹੋ ਜਿਹੇ ਕੋਈ ਉਹ ਵਾਯੂਮੰਡਲ ਵਿੱਚ ਰਹਿੰਦਾ ਉਹਦਾ ਅਸਰ ਤਾਂ ਕਬੂਲਦਾ ਹੀ ਹੈ ਨਾ ਰਹਿਣ ਵਾਲਾ। ਉਹ ਫਿਰ ਜਦੋਂ ਬੱਚੇ ਜੇ ਹੋ ਗਏ ਲੜਕੀਆਂ ਖਿਆਲ ਕਰਨ ਲੱਗਿਆ ਵੀ ਜੇ ਹੁਣ ਮੈਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੀਆਂ ਰੌਲਾਂ ਲਾ ਕੇ ਰੁਪਈਏ ਇਕੱਠੇ ਕਰਕੇ ਵਿਆਹਾਂ ਤਾਂ ਔਖਾ ਹੈ, ਇੰਨੇ ਤਾਂ ਹੋ ਨਹੀਂ ਸਕਣੇ। ਬਾਣੀ 'ਤੇ ਉਹਨੂੰ ਅਥਾਹ ਸ਼ਰਧਾ ਸੀ ਬ੍ਰਹਮਣ ਨੂੰ, ਫਿਰ ਉਸਨੇ ਇੱਕ ਮਾਇਆ ਦੇ ਸ਼ਬਦ ਦਾ ਜਾਪ ਕਰ ਲਿਆ ਅਤੇ ਉਹ ਸ਼ਬਦ ਸਿੱਧ ਹੋ ਗਿਆ, ਅਤੇ ਫਿਰ ਉਹ ਜਦੋਂ ਕਿਸੇ ਲੜਕੀ ਦਾ ਉਹ ਵਿਆਹ ਦਾ ਦਿਨ ਨਿਯਤ ਹੋ ਜਾਂਦਾ 40 ਦਿਨ ਪਹਿਲਾਂ ਉਹ ਸ਼ਬਦ ਦਾ ਜਾਪ ਅਭਿਆਸ ਕਰ ਲੈਂਦਾ, ਅਖੀਰਲੇ ਦਿਨ ਫਿਰ ਅਰਦਾਸ ਕਰ ਲੈਂਦਾ ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ, ਆ ਵਿਵਾਹ ਕਰਨਾ ਹੈ, ਕੋਈ ਮਾਇਆ ਬਖਸ਼ੋ। ਜਣੀ ਉਹ ਸੰਤੋਖੀ ਸੀ, ਜਿੰਨੇ ਕਿਹਦੇ ਨਾਲ ਵਿਆਹ ਹੋ ਜਾਂਦਾ ਓਨੀ ਕੁ ਮਾਇਆ ਦੀ ਉਹ ਮੰਗ ਕਰਦਾ। ਬਸ ਉਹ ਅਰਦਾਸ ਕਰਕੇ ਫਿਰ ਸਰਹਾਣਾ ਚੁੱਕ ਲੈਂਦਾ, ਉਹਦੇ ਹੇਠਾਂ ਮਾਇਆ ਹੁੰਦੀ ਸੀ। ਦੇਖ ਲਓ ਕੋਈ ਮੰਨਦਾ ਵੀ ਇਹ ਪਾਰਸ ਦੀ ਕਲਾ ਹੈ ਗੁਰਬਾਣੀ, ਇਹਦੇ ਵਿੱਚੋਂ ਸਭ ਕੁਛ ਮਿਲ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਪ੍ਰਤੱਖ ਸਤਿਗੁਰੂ ਹੈ, ਜੇ ਗੁਰੂ ਨਾਨਕ ਸਾਹਿਬ ਜੀ ਸਭ ਕੁਛ ਦੇ ਦਿੰਦੇ ਸੀ, ਇਵੇਂ ਗੁਰੂ ਨਾਨਕ ਦੀ ਬਾਣੀ ਵੀ ਸਭ ਕੁਛ ਦਿੰਦੀ ਹੈ। ਪਰ ਸ਼ਰਧਾ ਭਾਵਨਾ ਦੀ ਅਥਾਹ ਲੋੜ ਹੈ, ਉੱਥੇ ਕਲਾ ਵਰਤਦੀ ਹੈ। ਫਿਰ ਉਹ ਕਈ ਵਾਰੀ ਜਣੀ ਜਿਹੜੇ ਕੋਈ ਕੋਲ ਬੈਠੇ ਆ ਉਹਨਾਂ ਨੂੰ ਵੀ ਉਹ ਕਿਹਾ ਕਰਦਾ ਸੀ, ਵੇਖ ਲਓ ਵੀ ਤੁਸੀਂ ਵੀ ਬਾਣੀ ਪੜ੍ਹਦੇ, ਮੈਂ ਵੀ ਪੜ੍ਹਦਾ ਹਾਂ, ਪਰ ਮੈਨੂੰ ਤਾਂ ਵੀ ਬਾਣੀ ਨੇ ਐਨ ਤਿਰਪਤ ਕਰਤਾ, ਸਾਰੀਆਂ ਭੁੱਖਾਂ ਲਾਤੀਆਂ, ਹੁਣ ਮੈਂ ਬਜ਼ੁਰਗ ਹੋ ਗਿਆ ਹਾਂ, ਹੁਣ ਮੈਂ ਤੁਹਾਡੇ ਵਾਂਗੂ ਪਾਠ ਪੂਜਾ ਨਹੀਂ ਕਰਦਾ, ਮੈਂ ਤਾਂ ਤੜਕੇ ਉੱਠ ਕੇ ਮਹਾਰਾਜ ਤੋਂ ਲੈ ਲੈਂਦਾ ਮਾਇਆ। ਜਾਣੀ ਉਹ ਪ੍ਰਤੱਖ ਦਿਖਾ ਦਿੰਦਾ ਸੀ ਵੀ ਆ ਸਰਾਣਾ ਦੇਖੋ, ਹੁਣ ਇੱਥੇ ਹੈਗਾ ਕੁਛ, ਅਤੇ ਸ਼ਬਦ ਸਿੱਧ ਸੀ, ਜਪ ਜਪ ਕਰਕੇ 21 ਵਾਰੀ ਉਹਨੇ ਜਪਣਾ ਅਤੇ ਅਰਦਾਸ ਕਰਕੇ ਮੱਥਾ ਟੇਕਣਾ, ਕਹਿਣਾ ਵੀ ਚੁੱਕੋ ਸਰਾਣਾ, ਹੇਠਾਂ ਰੁਪਈਏ ਪਏ ਹੋਣੇ। ਕਹਿੰਦੇ ਇਹ ਮੇਰੇ ਰੋਜ਼ ਦਾ ਖਰਚ ਮਹਾਰਾਜ ਦਿੰਦੇ ਹੈ, ਵੀ ਬੁੱਢਾ ਹੈ ਮੈਂ, ਹੁਣ ਕਿਤੇ ਪਾਠ ਕਰੂੰ ਲੋਕਾਂ ਦੀ ਘਰਾਂ ਵਿੱਚ, ਵੀ ਇੱਥੇ ਬੈਠੇ ਬਿਠਾਏ ਮੈਂ ਘਰੇ ਸਰਾਣੇ ਹੇਠੋਂ ਚੁੱਕ ਲੈਣਾ, ਰੋਜ਼ ਦੀ ਰੋਜ਼ ਮਿਲ ਜਾਂਦੇ, ਚੱਲੀ ਜਾਂਦਾ ਹੈ। ਜਾਣੀ ਹੈ ਨਾ ਇਹ ਅਥਾਹ ਸ਼ਰਧਾ, ਇਸੇ ਤਰ੍ਹਾਂ ਜਿਹੜਾ ਇਹ ਵਾਹਿਗੁਰੂ ਗੁਰਮੰਤਰ ਹੈ, ਇਹ ਵੀ ਮਹਾਨ ਤੋਂ ਮਹਾਨ ਹੈ, ਇਹਨੂੰ ਜਪ ਕੇ ਵੀ ਜੋ ਮਰਜ਼ੀ ਕੋਈ ਲੈ ਲਏ ਉਹੀ ਦੇ ਦਿੰਦਾ ਹੈ। ਮੂਲ ਮੰਤਰ ਜਿਹੜਾ ਹੈ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਤੱਕ, ਇਹਦੀ ਵੀ ਅਥਾਹੀ ਕਰਾਮਾਤ ਹੈ। ਇੱਥੇ ਇੱਕ ਪੈਂਪਲੇਟ ਜਿਹਾ ਛਪਿਆ ਡਾਕਟਰ ਜੀ ਵੱਲੋਂ, ਉਹ ਤੁਸੀਂ ਪੜ੍ਹ ਕੇ ਅਚਰਜ ਹੋ ਜਾਓਗੇ, ਕੈਸਾ ਮੂਲ ਮੰਤਰ ਹੈ ਇਹ। ਆ ਪਾਕਿਸਤਾਨ ਦਾ ਜਿਹੜਾ ਮਿਨਿਸਟਰ ਹੋਇਆ ਨਾ ਅਯੂਬ ਖਾਨ, ਵੀ ਉਹ ਵੀ ਮੂਲ ਮੰਤਰ ਦਾ ਜਾਪ ਕਰਦਾ ਹੁੰਦਾ ਸੀ, ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦਾ ਪਿਛੋਕੜ ਲਿਖਿਆ ਉਹਦੇ ਵਿੱਚ ਉਹਨੇ, ਵੀ ਇੱਧਰੋਂ ਸਾਡੇ ਜਿਹੜੇ ਪੜ੍ਹੇ ਲਿਖੇ ਹੈ ਉੱਧਰ ਕਿਤੇ ਯਾਤਰਾ ਕਰਨ ਚਲੇ ਗਏ, ਅਤੇ ਉਹਨਾਂ ਦਾ ਕਿਤੇ ਮੇਲ ਮਿਲਾਪ ਇਹ ਅਯੂਬ ਖਾਨ ਨਾਲ ਹੋ ਗਿਆ। ਅਤੇ ਉਹ ਜਦੋਂ ਗੱਲਾਂ ਬਾਤਾਂ ਕੋਈ ਸਿੱਖੀ ਪਿਆਰ ਦੀਆਂ ਕੀਤੀਆਂ, ਉਹ ਕਹਿਣ ਲੱਗਾ ਵੀ ਮੇਰੇ ਘਰ ਆਓ, ਮੇਰੇ ਰਹਿਸ਼ੀ ਸਥਾਨ ਵਿੱਚ ਆਓ, ਉੱਥੇ ਆਪਾਂ ਖੁੱਲ੍ਹੀਆਂ ਵਿਚਾਰਾਂ ਕਰਾਂਗੇ। ਉਹ ਚਲੇ ਗਏ, ਜਿਹੜਾ ਉਹਦਾ ਖਾਸ ਰਹਿਸ਼ੀ ਮਕਾਨ ਸੀ ਨਾ, ਉਹਦੇ ਉੱਪਰ ਬਹੁਤ ਸੋਹਣੀ ਡੈਕੋਰੇਸ਼ਨ ਦੇ ਵਿੱਚ ਮੂਲ ਮੰਤਰ ਦਾ ਜਿਹੜੇ ਅੱਖਰ ਲਿਖੇ ਐਨ ਸਜਾਇਆ ਬਜਾਇਆ, ਚੰਗੇ ਪੇਂਟਰ ਤੋਂ ਵਧੀਆ ਲਿਖਾਇਆ ਉਹਨੇ ਮੂਲ ਮੰਤਰ, ਜੋ ਦੇਖ ਕੇ ਉਹ ਉੱਪਰ ਚਰਜੇ ਹੋ ਗਏ ਵੀ ਮੁਸਲਮਾਨ ਤਾਂ ਕੱਟੜ ਹੁੰਦੇ ਹੈ, ਇਹ ਇੱਥੇ ਮੂਲ ਮੰਤਰ ਲਿਖੀ ਫਿਰਦਾ। ਕਹਿੰਦੇ ਉਹ ਗੱਲਾਂ ਬਾਤਾਂ ਜਿਹੀਆਂ ਚੱਲ ਪਈਆਂ, ਫਿਰ ਅਖੀਰੀ ਕਹਿੰਦੇ ਵੀ ਆਹ ਮੂਲ ਮੰਤਰ, ਇਹ ਤਾਂ ਅਸੀਂ ਸਿੱਖ ਜਪਦੇ ਹਾਂ, ਅਤੇ ਤੂੰ ਹੱਸ ਕੇ ਕਹਿਣ ਲੱਗਿਆ ਵੀ ਇਸੇ ਮੂਲ ਮੰਤਰ ਦੀ ਇਹ ਕਰਾਮਾਤ ਹੈ ਜਿਹੜਾ ਜਿਹੜਾ ਮੈਨੂੰ ਇੱਥੇ ਬਿਠਾਇਆ ਕੁਰਸੀ 'ਤੇ, ਐਡਾ ਵੱਡਾ ਬਣਾਇਆ। ਪਿਛੋਕੜ ਸੁਣ ਲਓ, ਕਹਿੰਦੇ ਮੈਂ ਬੱਚਾ ਜਦੋਂ ਹੁੰਦਾ ਸੀ ਮੇਰੀ ਕਹਿੰਦੇ ਬਿਲਕੁਲ ਬੁੱਧੀ ਨਹੀਂ ਹੁੰਦੀ ਸੀ, ਬੇਅਕਲ ਸੀ ਮੈਂ, ਅਤੇ ਮਾਸਟਰ ਮੈਨੂੰ ਰੋਜ਼ ਕੁੱਟਦਾ ਕਹਿੰਦੇ, ਕਿਉਂਕਿ ਉਹ ਜਿਹੜਾ ਸਬਕ ਦਿੰਦਾ ਮੈਥੋਂ ਪੱਕਦਾ ਨਾ, ਮੈਥੋਂ ਸਮਝ ਨਾ ਆਉਂਦਾ, ਕੁੱਟ ਪੈਣੀ ਪੈਣੀ। ਇੱਕ ਦਿਨ ਮੈਂ ਵਿਚਾਰਾ ਕਹਿੰਦੇ ਡਰਦਾ ਕੁੱਟ ਤੋਂ ਗੁਰਦੁਆਰੇ ਚਲਿਆ ਗਿਆ। ਉੱਥੇ ਗ੍ਰੰਥੀ ਸਾਹਿਬਾਨ ਸੀ, ਉਹ ਕਹਿੰਦੇ ਚੰਗਾ ਸਿਆਣਾ ਸੂਝਵਾਨ ਸੀ, ਉਹ ਮੈਨੂੰ ਦੇਖ ਕੇ ਜਾਣਦਾ ਹੀ ਸੀ ਬੱਚੇ ਨੂੰ, ਕਹਿੰਦੇ ਵੀ ਜੂਬੇ ਕੀ ਗੱਲ, ਤੂੰ ਪੜ੍ਹਨ ਨਹੀਂ ਗਿਆ, ਹਾਲੇ ਹੀ ਫਿਰਦਾ ਚੋਲਾ ਜਾ। ਆਖੇ ਮੈਂ ਉਹਨਾਂ ਨੂੰ ਕਹਿਤਾ ਮਹਾਰਾਜ ਮੈਂ ਜਾਵਾਂ ਕਿ ਰੋਜ਼ ਮਾਸਟਰ ਮੈਨੂੰ ਕੁੱਟਦਾ, ਮੈਂ ਤਾਂ ਹੁਣ ਕੁੱਟ ਤੋਂ ਡਰਦਾ ਜਾਂਦਾ ਨਹੀਂ। ਉਹ ਕਹਿਣ ਲੱਗੇ ਲੈ ਵੀ ਇੱਕ ਤੈਨੂੰ ਮੰਤਰ ਦਿੰਦੇ, ਤੂੰ ਇੱਥੇ ਬੜਕ ਬੈਠ ਕੇ ਨਾ ਜਪ ਕੇ ਤੇ ਜਾ, ਫਿਰ ਤੇਰੇ ਕੁੱਟ ਨਹੀਂ ਪਊਗੀ। ਕਹਿੰਦੇ ਉੱਥੇ ਬੈਠਿਆਂ ਬੈਠਿਆਂ ਮੈਨੂੰ ਉਹਨਾਂ ਨੇ ਦੜਾ ਤਾ ਪਕਾ ਤਾ। ਕਹਿੰਦੇ ਉਹ ਪਹਿਲਾ ਦਿਨ ਸੀ ਜਦੋਂ ਮੈਂ ਜਾ ਕੇ ਉੱਥੇ ਬੈਠਾ ਕਲਾਸ ਵਿੱਚ, ਕੁੱਟ ਤਾਂ ਕਿੱਧਰ ਪੈਣੀ ਸੀ। ਕਹਿੰਦੇ ਉਹ ਮਾਸਟਰ ਨੇ ਬੜਾ ਪ੍ਰੇਮ ਪਿਆਰ ਕੀਤਾ ਮੇਰੇ ਨਾਲ, ਵੀ ਨਹੀਂ ਚਲੋ ਕੋਈ ਨਾ, ਹੌਲੀ ਹੌਲੀ ਚੱਲ ਪਏਗਾ ਤੂੰ, ਅਤੇ ਕੋਈ ਨਾ ਤੈਨੂੰ ਡਰਿਆ ਨਾ ਕਰ, ਆਇਆ ਕਰ। ਅਤੇ ਮੈਂ ਬਹੁਤ ਖੁਸ਼ ਹੋ ਗਿਆ ਵੀ ਹਾਂ ਇਹ ਕੰਮ ਕਰਦਾ ਹੈ। ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਪਣ ਲੱਗ ਪਿਆ, ਅਤੇ ਉਹਦੇ ਨਾਲ ਮੇਰੀ ਜਿਹੜੀ ਅਕਲ ਬੁੱਧ ਹੈ ਕੰਮ ਕਰਨ ਲੱਗ ਪਈ। ਅਤੇ ਕਿੱਥੇ ਮੈਂ ਕੁੱਟ ਖਾਂਦਾ ਸੀ, ਕਿੱਥੇ ਮੈਂ ਕਹਿੰਦੇ ਮਨੀਟਰ ਬਣ ਗਿਆ, ਦੂਜਿਆਂ ਨੂੰ ਉਹ ਮੂਹਰੇ ਲੱਗਿਆ ਵੀ ਇਹਦੀ ਕਰਾਮਾਤ ਹੈ ਮੂਲ ਮੰਤਰ ਦੀ। ਫਿਰ ਦੇਖ ਲਓ ਕਹਿੰਦੇ ਆਹ ਕਰਾਮਾਤ ਵੀ, ਹੁਣ ਮੈਂ ਇੱਥੋਂ ਦਾ ਬੈਠਾ ਵੱਡਾ, ਸਾਰਿਆਂ ਤੋਂ ਮਾਨ ਬਣਿਆ, ਇਸ ਕਰਕੇ ਮੇਰੇ ਲਈ ਤਾਂ ਇਹ ਜਿਹੜਾ ਹੈ ਨਾ ਤੁਹਾਡਾ ਗੁਰਸਿੱਖਾਂ ਦਾ ਹੋਊਗਾ, ਮੇਰੇ ਲਈ ਤਾਂ ਇਹ ਸਭ ਤੋਂ ਮਹਾਨ ਵੱਡਾ ਹੈ, ਇਹਦੀ ਇਹ ਕਰਾਮਾਤ ਹੈ, ਇਹਦੀ ਇਹ ਤਾਕਤ ਹੈ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੂਲ ਮੰਤਰ ਹੈ ਉਹ ਵੀ ਬੇਨਤੀ ਮਹਿਮਾ ਵਾਲਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹਨਾਂ ਨੇ ਜਿਹੜਾ 36 ਯੁਗਾਂ ਦੇ ਵਿੱਚ ਇੱਕ ਇੱਕ ਅੱਖਰ ਦਾ ਜਾਪ ਕਰਕੇ ਅਤੇ ਇਹ ਵਾਹਿਗੁਰੂ ਮੰਤਰ ਇਹ ਸਿੱਧ ਕਰਕੇ ਬਣਾਇਆ, ਯਾਨੀ ਇਹ ਸਾਨੂੰ ਸਿੱਧ ਕਰਨ ਦੀ ਲੋੜ ਨਹੀਂ, ਮਹਾਰਾਜ ਨੇ ਸਿੱਧ ਕੀਤਾ ਹੋਇਆ ਹੈ। ਇਸ ਕਰਕੇ ਜਿਹੜਾ ਜਪਦਾ ਉਹਦਾ ਛੇਤੀ ਮਨ ਟਿਕਦਾ ਅਤੇ ਛੇਤੀ ਇਹ ਸਿੱਧ ਹੋ ਜਾਂਦਾ। ਥੋੜ੍ਹੇ ਜਿਹੇ ਜਪਣ ਨਾਲ ਹੀ ਮਨ ਦਾ ਟਿਕਾ ਹੋਣ ਲੱਗ ਪੈਂਦਾ। ਇਸ ਕਰਕੇ ਜਿਹੜੇ ਕੋਈ ਗੁਰੂ ਵਾਲੇ ਬਣ ਕੇ ਜਪਦੇ ਹੈ ਨਾ ਅਤੇ ਭਾਵਨਾ ਨਾਲ ਜਪਦੇ ਹੈ, ਉੱਥੇ ਬੜੀ ਛੇਤੀ ਇਹਦੀ ਕਲਾ ਵਰਤਦੀ ਹੈ। ਔਰ ਉਹ ਵਿਚਾਰ ਜਾਣੀ ਉਹ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਕਵੀ ਜੀ ਨੇ ਸੁਣਾਈ, ਆਪਾਂ ਸੁਣੀ ਉਹ ਦੀਵਾਨਾ ਵਿੱਚ। ਇਸ ਤਰ੍ਹਾਂ ਹੀ ਗੁਰਮੰਤਰ ਦੀ ਮਹਿਮਾ ਤੋਂ ਬਾਅਦ ਹੁਣ ਅੱਜ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ ਉਹਦੇ ਸੰਬੰਧੀ ਕੁਝ ਉਹ ਮਹਿਮਾ ਦਾ ਬਚਨ ਕਵੀ ਜੀ ਕਹਿ ਰਹੇ ਆ ਵੀ ਇੱਕ ਐਸੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਜਿੱਥੇ ਉਹਨਾਂ ਦਾ ਮੂਲ ਮੰਤਰ ਮਹਾਨ, ਗੁਰਮੰਤਰ ਵਾਹਿਗੁਰੂ ਮਹਾਨ, ਉੱਥੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ ਨਾ ਉਹ ਵੀ ਮਹਾਨ ਹੀ ਹੈ। ਜੋ ਸੁਣਨ ਵਾਲਾ ਚਾਹੇ ਉਹ ਲੈ ਸਕਦਾ ਹੈ। ਸੋ ਜਿਵੇਂ ਵੀ ਇਹ ਗੁਰੂ ਨਾਨਕ ਦੀ ਕਥਾ ਦੀ ਮਹਿਮਾ ਕਵੀ ਇੱਥੋਂ ਪ੍ਰਾਰੰਭ ਕਰ ਰਿਹਾ ਹੈ, ਉੱਪਰ ਸਾਰਾ ਕਾਵਿ ਦੇ ਨਿਯਮਾਂ ਵਿੱਚ ਹੀ ਲਫ਼ਜ਼ ਆ ਰਹੇ ਹੈ, ਆਪਾਂ ਸ਼ਰਧਾ ਭਾਵਨਾ ਨਾਲ ਮਨ ਲਾ ਕੇ ਸੁਣੀਏ ਜੀ। ਸੁੰਦਰ ਸਤਿਗੁਰ ਕੀ ਕਥਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਇਹ ਜੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ ਉਹ ਬਹੁਤ ਹੀ ਸੁੰਦਰ ਹੈ, ਸੋਹਣੀ ਹੈ। ਗੁਣ ਮੰਦਰ ਸੁਖ ਕੰਦ, ਗੁਰੂ ਨਾਨਕ ਦੀ ਜਿਹੜੀ ਕਥਾ ਹੈ ਤਾਂ ਗੁਣਾਂ ਦਾ ਮੰਦਰ ਹੈ, ਗੁਣਾਂ ਦਾ ਪਹਾੜ ਹੈ ਜਾਂ ਗੁਣਾਂ ਦਾ ਮਕਾਨ ਹੈ। ਇਹਦੇ ਵਿੱਚ ਗੁਣੀ ਗੁਣ ਭਰੇ ਪਏ ਹੈ। ਕਿਸੇ ਘਰ ਦੇ ਵਿੱਚ ਤਾਂ ਕੋਈ ਕੋਈ ਰੱਖਿਆ ਤੂੜੀ ਵਾਲੇ ਕੋਠੇ ਵੀ ਹੁੰਦੇ, ਤੂੜੀ ਭਰੀ ਹੁੰਦੀ ਹੈ। ਕਹਿੰਦੇ ਇਹ ਜਿਹੜੀ ਗੁਰੂ ਨਾਨਕ ਦੀ ਕਥਾ ਹੈ ਇਹ ਕਹਿੰਦੇ ਗੁਣਾਂ ਦਾ ਘਰ, ਇਹਦੇ ਵਿੱਚ ਗੁਣ ਹੀ ਗੁਣ ਭਰੇ ਪਏ ਹੈ। ਜਾਂ ਮੰਦਰ ਨੂੰ ਪਹਾੜ ਦਾ ਹੁੰਦਾ, ਪਰਬਤ ਦਾ ਹੁੰਦਾ, ਇਹ ਗੁਣਾਂ ਦਾ ਪਹਾੜ ਹੈ ਗੁਰੂ ਨਾਨਕ ਸਾਹਿਬ ਦੀ ਕਥਾ। ਜਿੰਨੇ ਮਰਜ਼ੀ ਇਹ ਕਥਾ ਵਿੱਚੋਂ ਤੁਸੀਂ ਗੁਣ ਲੈ ਸਕਦੇ ਹੋ। ਫਿਰ ਇਹ ਸੁੱਖਾਂ ਦਾ ਕੰਦ ਹੈ, ਸੁੱਖਾਂ ਦਾ ਬੱਦਲ ਹੈ, ਜਿਵੇਂ ਅਤੇ ਕੰਧ ਨਾਲ ਜੜਦਾ ਹੁੰਦਾ ਹੈ, ਸੁੱਖਾਂ ਦੀ ਜੜ ਹੈ, ਜੜ ਚੋਂ ਹੀ ਸਭ ਕੁਛ ਨਿਕਲਦਾ ਹੈ। ਇਸ ਤਰ੍ਹਾਂ ਕਹਿੰਦੇ ਸੁੱਖਾਂ ਦੀ ਜੜ ਹੈ, ਕੰਧ ਨਾਲ ਉਹ ਦਾਤੇ ਦਾ ਹੁੰਦਾ ਹੈ, ਦੇਣ ਦਾ ਹੁੰਦਾ ਹੈ, ਵੀ ਸੁੱਖਾਂ ਦੇ ਇਹ ਦੇਣ ਵਾਲੀ ਹੈ, ਸੁੱਖਾਂ ਦੇ ਦਾਤੀ ਹੈ ਇਹ। ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੈ, ਸੁੱਖਾਂ ਦਾ ਬੱਦਲ ਹੈ, ਸੁੱਖਾਂ ਦੀ ਜੜ ਹੈ, ਸੁੱਖਾਂ ਦੇ ਦੇਣ ਵਾਲੀ ਹੈ। ਵਰਨਨ ਤਿਸ ਕੋ ਅਬ ਕਰੋ, ਹੇ ਗੁਰੂ ਕੇ ਸਿੱਖੋ, ਉਸ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਹੁਣ ਮੈਂ ਵਰਣਨ ਕਰਦਾ, ਕਥਨ ਕਰਦਾ ਹਾਂ। ਹੋਵੇ ਵਿਘਨ ਨਿਕੰਦ, ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਮਹਾਰਾਜ ਹੁਣ ਮੈਂ ਕਥਾ ਵਰਣਨ ਕਰਨ ਲੱਗਾ ਹਾਂ, ਜਿਹੜੇ ਕੋਈ ਕਥਾ ਵਿੱਚ ਵਿਘਨ ਪੈਣ ਵਾਲੇ ਵਿਘਨ ਪੈਣੇ ਹਨ, ਉਹ ਵਿਘਨ ਮਹਾਰਾਜ ਮੇਰੇ ਨਿਕੰਦ ਕੀਏ ਕੱਟੇ ਜਾਣ। ਇਹ ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਕਥਾ ਕਹਿੰਦਿਆਂ ਕਹਿੰਦਿਆਂ ਕਥਨ ਕਰਦਿਆਂ ਸੁਣਾਉਂਦਿਆਂ ਕੋਈ ਵਿਘਨ ਨਾ ਪਵੇ, ਕੋਈ ਰੁਕਾਵਟ ਨਾ ਆ ਜਾਏ। ਉਹ ਕਈ ਵਾਰੀ ਕੋਈ ਐਸਾ ਵੈਸਾ ਲਫ਼ਜ਼ ਕਿਹਾ ਜਾਏ ਅਤੇ ਵਿਘਨ ਪੈ ਜਾਊਗਾ, ਕਹਿੰਦੇ ਵੀ ਤੂੰ ਨਹੀਂ ਇਹ ਕਰਨੀ ਇਹੋ ਜਿਹੀ ਕਥਾ, ਜਾਂ ਸਰੀਰ ਦੇ ਵਿੱਚ ਹੀ ਢਿੱਲ ਮੱਠ ਆ ਜਾਏ ਅਤੇ ਫਿਰ ਕਥਾ ਬੰਦ ਹੋ ਜਾਊ, ਨਾ ਵਿਘਨ ਪੈ ਗਿਆ। ਇਸ ਕਰਕੇ ਕਹਿੰਦੇ ਮਹਾਰਾਜ ਵੀ ਇਹ ਮੈਂ ਕਥਾ ਕਰਨ ਲੱਗਿਆ ਹਾਂ, ਮੇਰੇ ਜਿਹੜੇ ਵਿਘਨ ਹਨ ਉਹ ਕੱਟੇ ਜਾਣ, ਕੋਈ ਵਿਘਨ ਨਾ ਪਵੇ, ਕਥਾ ਨੂੰ ਕਹਿੰਦਿਆਂ ਸੁਣਾਉਂਦਿਆਂ ਹੋਇਆ। ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ, ਇਹ ਗ੍ਰੰਥ ਦਾ ਨਾਮ ਹੈ ਸ੍ਰੀ ਨਾਨਕ ਪ੍ਰਕਾਸ਼। ਕਹਿੰਦੇ ਜਿਹੜਾ ਸੋਭਾ ਵਾਲਾ ਗੁਰੂ ਨਾਨਕ ਸਾਹਿਬ ਪ੍ਰਕਾਸ਼ ਨਾਮ ਦਾ ਪੁਸਤਕ ਹੈ, ਕਹੋ ਕਥਾ ਇਹ ਆਦਿ, ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕਥਾ ਹੈ ਉਹ ਮੈਂ ਕਹਾਂਗਾ, ਆਖਾਂਗਾ, ਮੁੱਢਲੀ ਕਥਾ ਬਿਆਨ ਕਰਾਂਗਾ। ਉਹ ਕਿਹੜੀ? ਅੰਗਦ ਬਾਲੇ ਕੋ ਮਿਲਣ। ਜਿਸ ਤਰ੍ਹਾਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਆ ਕੇ ਖਡੂਰ ਸਾਹਿਬ ਆ ਕੇ ਮਿਲਿਆ ਜੁੜਿਆ ਸੀ, ਪੁੰਨ ਤਿੰਨ ਕੋ ਸੰਵਾਦ। ਫਿਰ ਭਾਈ ਬਾਲਾ ਜੀ ਦਾ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਆਪੋ ਵਿੱਚ ਹੀ ਜਿਵੇਂ ਸੰਵਾਦ ਹੋਇਆ ਸੀ, ਵਿਚਾਰ ਵਟਾਂਦਰਾ ਹੋਇਆ ਸੀ। ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ, ਭਾਈ ਬਾਲਾ ਜੀ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ ਜਿੱਥੇ ਕਿੱਥੇ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਅਵਤਾਰ ਧਾਰਨ ਦੀ ਕਥਾ ਤੂੰ ਸੁਣਾ। ਫਿਰ ਜਿਵੇਂ ਅਵਤਾਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਚੋਜ ਕੀਤੇ ਉਹ ਵੀ ਸੁਣਾ। ਫਿਰ ਜਿਵੇਂ ਵੱਡਿਆਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਸਾਹਿਬ ਚਲੇ ਗਏ, ਉੱਥੇ ਫਿਰ ਮੁਰਦੀਖਾਨਾ ਖੋਲ੍ਹਿਆ ਅਤੇ ਤੇਰਾਂ ਹੀ ਤੇਰਾਂ ਕਰਕੇ ਗਰੀਬੀਆਂ ਕੱਢ ਦਿੱਤੀਆਂ। ਆਪ ਇਸ ਤਰ੍ਹਾਂ ਭੁੱਖੇ ਸਾਧੂਆਂ ਨੂੰ 20 ਰੁਪਈਏ ਦਾ ਰਸ ਪਾਣੀ ਲਿਆ ਕੇ ਉਹਨਾਂ ਦੇ ਕਪਾਟ ਖੋਲ੍ਹਤੇ, ਦਰਸ਼ਨ ਦੇ ਕੇ। ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਬਾਹਰ ਵਿਚਰੇ ਅਤੇ ਉਹ ਚਾਰ ਉਦਾਸੀਆਂ ਰਾਹੀਂ, ਬਾਬੇ ਤਾਰੇ ਚਾਰ ਸਿੰਘ ਨੌ ਖੰਡ ਪ੍ਰਥਮੀ ਸੱਚਾ ਢੋਆ ਸਿੱਖੀ ਫਲਾਈ, ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਵਿਚਾਰ ਵਟਾਂਦਰਾ ਭਾਈ ਬਾਲਾ ਜੀ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਕੀਤਾ ਸੀ ਉਹ ਮੈਂ ਕਹਿੰਦੇ ਕਥਨ ਕਰਾਂਗਾ ਸਭ ਤੋਂ ਪਹਿਲੇ। ਚੌਪਈ ਪੁੰਨ ਸ੍ਰੀ ਨਾਨਕ ਜਨਮ ਸੁਹਾਵਾ। ਉਸ ਤੋਂ ਬਾਅਦ ਜਿਵੇਂ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਦਾ ਰਾਏ ਭੋਏ ਦੀ ਤਲਵੰਡੀ ਵਿਖੇ ਪਿਤਾ ਕਲਿਆਣ ਚੰਦ ਦੇ ਘਰ ਦੇ ਵਿੱਚ ਮਾਤਾ ਤ੍ਰਿਪਤਾ ਦੇ ਕੁੱਖ ਰਾਹੀਂ ਉਹ ਅਵਤਾਰ ਹੋਇਆ ਸੀ ਸੋਭਨੀਕ। ਸ਼ਿਸ਼ ਲੀਲਾ ਬਹੁ ਨਰਨ ਦਿਖਾਵਾ। ਉਹ ਕਥਨ ਕਰਾਂਗਾ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕਰਕੇ ਜਿਹੜੇ ਬਾਲ ਲੀਲਾ ਕੀਤੀ, ਬਾਲ ਚੋਜ ਕੀਤੇ, ਉਹ ਬਾਲ ਚੋਜ ਜਿਹੜੇ ਬਹੁਤੇ ਲੋਕਾਂ ਨੂੰ ਦਿਖਾਏ, ਰਾਏ ਬੁਲਾਰ ਨੂੰ ਸਰਪ ਦੀ ਛਾਇਆ ਦਿਖਾਈ, ਇੱਕ ਬਿਰਸ਼ ਜਿਹੜਾ ਉਹਦੀ ਛਾਇਆ ਇੱਕ ਥਾਂ ਹੀ ਖੜ੍ਹੀ ਰਹੀ, ਇਹੋ ਜਿਹੇ ਬਾਲ ਚੋਜ ਹੀ ਮਹਾਰਾਜ ਨੇ ਕਰਕੇ ਦਿਖਾਏ, ਜਿਹਨੂੰ ਦੇਖ ਦੇਖ ਕੇ ਜਿਹੜਾ ਰਾਏ ਬੁਲਾਰ ਸੀ ਸਭ ਤੋਂ ਪਹਿਲਾਂ ਅਥਾਹ ਸ਼ਰਧਾਲੂ ਬਣ ਗਿਆ। ਇਸੇ ਤਰ੍ਹਾਂ ਜਿਹੜੀ ਭੈਣ ਹੈ ਉਹ ਵੀ ਮਹਾਰਾਜ ਦੇ ਬਾਲ ਚੋਰ ਜਾਣ ਕੇ ਦੇਖ ਕੇ ਸਮਝ ਗਈ ਵੀ ਇਹ ਮੇਰੇ ਭਰਾ ਨੇ, ਇਹ ਤਾਂ ਨਾ ਹੀ ਇੱਕ ਭਰਾ ਹੈ, ਇਹ ਤਾਂ ਪਰਮੇਸ਼ਰ ਰੂਪ ਹੈ। ਸੋ ਇਸ ਤਰ੍ਹਾਂ ਕਹਿੰਦੇ ਜਿਹੜੀ ਬਾਲ ਲੀਲਾ ਹੈ, ਬਾਲ ਚੋਜ ਬਹੁਤੇ ਲੋਕਾਂ ਨੂੰ ਕਰਕੇ ਦਿਖਾਏ ਆਪ ਜੀ ਨੇ। ਕਹੋ ਕਥਾ ਕੀਏ ਮੋਦੀ ਖਾਨਾ। ਫਿਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵੱਡਿਆ ਹੋ ਕੇ ਪਿਤਾ ਜੀ ਦੇ ਕਹਿਣ ਕਰਕੇ ਸੁਲਤਾਨਪੁਰ ਗਏ, ਜੈ ਰਾਮ ਦੇ ਕੋਲ ਰਹਿ ਕੇ ਨਵਾਬ ਨਾਲ ਗੱਲਬਾਤ ਕਰਕੇ ਉੱਥੇ ਫਿਰ ਮੋਦੀ ਖਾਨਾ ਖੋਲ੍ਹਿਆ, ਦੁਕਾਨ ਖੋਲ੍ਹੀ, ਅਤੇ ਇਸ ਤਰ੍ਹਾਂ ਖੁੱਲ੍ਹੇ ਭੰਡਾਰੇ ਵਰਤਾਏ। ਉਹ ਮੋਦੀ ਖਾਨੇ ਦੀ ਕਥਾ ਮੈਂ ਆਖਾਂਗਾ ਕਵੀ। ਤੇਹ ਤਜ ਦੇਸ਼ ਬਿਲੋਕੇ ਨਾਨਾ। ਫਿਰ ਉਹ ਮੋਦੀ ਖਾਨਾ ਛੱਡ ਕੇ ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੇਸ਼ ਪ੍ਰਦੇਸ਼ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਵੇਖੇ ਸਨ। ਫਿਰ ਉਹ ਕਥਾ ਮੈਂ ਚਾਰੇ ਉਦਾਸੀਆਂ ਦੀ ਕਹਾਂਗਾ। ਜਹ ਤਹ ਸਿੱਖੀ ਰੀਤ ਚਲਾਈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਧਰਮਸ਼ਾਲਾ ਕਾਇਮ ਕੀਤੀਆਂ, ਜਿਹੜੀ ਸਿੱਖੀ ਦੀ ਰੀਤੀ ਮਰਯਾਦਾ ਉਹ ਵੀ ਚਲਾਈ, ਇਸ਼ਨਾਨ ਪਾਣੀ ਆਦਿ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਮੂਲ ਮੰਤਰ ਜਪਣਾ ਹੈ, ਫਿਰ ਧਰਮ ਦੀ ਕਿਰਤ ਕਰਕੇ ਬਣ ਸਕਣਾ ਹੈ, ਕਥਾ ਕੀਰਤਨ ਸੁਣਨਾ ਪੜ੍ਹਨਾ ਹੈ, ਆਏ ਗਏ ਦੀ ਗਰੀਬ ਗੁਰਬੇ ਦੀ ਦੇਖ ਰੇਖ ਕਰਨੀ, ਲੰਗਰ ਚਲਾਉਣੇ ਹੈ, ਇਸ ਤਰ੍ਹਾਂ ਗੁਰਸਿੱਖੀ ਦੀ ਮਰਯਾਦਾ ਚਲਾਈ। ਉਹ ਕਥਾ ਕਹਾਂਗਾ। ਪੁਰ ਕਰ ਤਾਰ ਬਸੇ ਪੁਨ ਆਈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਚਾਰ ਉਦਾਸੀਆਂ ਰਾਹੀਂ ਸਿੱਖੀ ਦੀ ਮਰਯਾਦਾ ਚਲਾ ਕੇ ਸਿੱਖੀ ਕਾਇਮ ਕਰਕੇ ਫਿਰ ਅਖੀਰ 'ਤੇ ਜਿਵੇਂ ਆਪ ਜੀ ਕਰਤਾਰਪੁਰ ਸਾਹਿਬ ਆ ਵਸੇ ਸਨ। ਸਿੱਖੀ ਪਰਖੀ ਸਿੱਖਣ ਕੀ ਜਬ। ਇੱਥੇ ਰਹਿੰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੰਨੇ ਦੇਸਾਂ ਪ੍ਰਦੇਸਾਂ ਵਿੱਚ ਸਿੱਖ ਬਣਾਏ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਸਾਰਿਆਂ ਸਿੱਖਾਂ ਦੀ ਕਹਿੰਦੇ ਜਦੋਂ ਸਿੱਖੀ ਪਰਖੀ ਸੀ ਉਹ ਧਾਰਨਕ ਰੂਪ ਧਾਰਨ ਕਰਕੇ, ਜਾਣੀ ਉਹ ਹੱਥ ਵਿੱਚ ਇੱਕ ਸੁੰਗਰੀ ਵਾਲਾ ਸੋਟਾ ਜਿਹਾ ਫੜ ਲਿਆ ਸੀ ਅਤੇ ਬਾਣ ਜਲ ਪੇਟ ਲਿਆ, ਲੱਸੀ ਦੇ ਛਿੱਟੇ ਜਿਹੇ ਮਾਰ ਲਏ ਅਤੇ ਹੱਥ ਵਿੱਚ ਇੱਕ ਛੁਰਾ ਜਿਹਾ ਫੜ ਲਿਆ ਸੀ ਅਤੇ ਉਹ ਲੈ ਕੇ ਸਾਰਿਆਂ ਨੂੰ ਬਾਹਰ ਚੱਲ ਪਏ ਸਨ। ਅਤੇ ਬਾਹਰ ਆ ਕੇ ਕਰਤਾਰਪੁਰ ਤੋਂ ਕਹਿੰਦੇ ਵੀ ਕਿਵੇਂ ਮੂੰਹ ਚੁੱਕਿਆ, ਕਿਵੇਂ ਆ ਰਹੇ ਹੈ? ਕਹਿੰਦੇ ਜੀ ਸਾਡੇ ਤੁਹਾਡੇ ਸਿੱਖ ਹੈ। ਉਹ ਜਿਹੜਾ ਉਹਦੇ ਇੱਕ ਸਿੱਖ ਕਹਿੰਦਾ ਉਹਦੇ ਧੜੇ ਦੇ ਕੇ ਮਾਰਦੇ ਹੈ। ਕਈ ਤਾਂ ਫਿਰ ਭੱਜ ਪੁੱਜ ਗਏ, ਕਹਿੰਦੇ ਵੀ ਮਹਾਰਾਜ ਦੇ ਦਿਮਾਗ ਵਿੱਚ ਕੋਈ ਫਰਕ ਆ ਗਿਆ, ਘੁੰਮਣੇ ਹੋ ਗਏ ਮਹਾਰਾਜ, ਉਹ ਕੁੱਟ ਤੋਂ ਡਰਦੇ ਭੱਜ ਗਏ। ਕਈ ਜਿਹੜੇ ਥੋੜ੍ਹੇ ਜਿਹੇ ਕਾਇਮ ਸੀ ਉਹ ਕਹਿੰਦੇ ਵੀ ਇਹ ਤਾਂ ਮਹਾਰਾਜ ਦੇ ਚੋਜ ਹੈ, ਘਰੇ ਆਪਾਂ ਨੂੰ ਮਾਂ ਬਾਪ ਕੁੱਟੀ ਲੈਂਦੇ ਸੀ, ਇਹ ਮਹਾਰਾਜ ਕੁੱਟ ਲੈਣਗੇ ਫਿਰ ਕੀ ਹੈ, ਕੋਈ ਨਾ। ਉਹ ਥੋੜ੍ਹਾ ਜਿਹਾ ਅੱਗੇ ਗਏ, ਫਿਰ ਮਹਾਰਾਜ ਕਹਿੰਦੇ ਵੀ ਕੀ ਗੱਲ ਹੈ, ਤੁਸੀਂ ਫਿਰ ਤੁਰੇ ਆਉਂਦੇ ਹੋ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹੈ। ਉਹ ਫਿਰ ਉਹ ਜਿਹੜਾ ਹੱਥ ਵਿੱਚ ਫੜੇ ਹਨ ਸਕੰਦਪੁਰ ਸੁੱਟਾ ਜਾ, ਉਹ ਰਾਧੇ ਕੇ ਢੂਹੇ 'ਤੇ ਮਾਰਦੇ, ਉਹ ਭੜੂਆ ਕਦੋਂ ਕਦਾ ਤੂੰ ਸਿੱਖ ਬਣਿਆ ਸਾਡਾ। ਇਸ ਤਰ੍ਹਾਂ ਕੁਝ ਫਿਰ ਵੀ ਰਹਿ ਗਏ, ਫਿਰ ਦੇਖਿਆ, ਫਿਰ ਉਹ ਪੈਸੇ ਜੇ ਦਿਖਾ ਦਿੱਤੇ ਵੀ ਇਹ ਲੈ ਜਾਓ, ਪਿੱਛਾ ਨਾ ਕਰੋ। ਫਿਰ ਚਾਂਦੀ ਦੇ ਰੁਪਈਏ ਦਿਖਾਏ, ਪੰਡਾ ਬੰਨ੍ਹ ਕੇ ਲੈ ਜਾਓ, ਪਿੱਛਾ ਨਾ ਕਰੋ। ਫਿਰ ਮੋਹਰਾਂ ਵੀ ਦਿਖਾ ਦਿੱਤੀਆਂ। ਅਖੀਰ 'ਤੇ ਫਿਰ ਉਹ ਚਾਰ ਰਹਿ ਗਏ ਸਨ। ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ। ਫਿਰ ਅੱਗੇ ਸੰਘਣੇ ਜੰਗਲ ਵਿੱਚ ਚਲੇ ਗਏ। ਉਸੇ ਦਿਨ ਮਹਾਰਾਜ ਨੇ ਇਹਨਾਂ ਦੀ ਪਰਖ ਕਰਨ ਵਾਸਤੇ ਵੀ ਉਹ ਕੌਤਕ ਰਿਹਾ, ਜਾਣੀ ਉਹ ਦਿਖਾਇਆ ਜਿਵੇਂ ਉੱਚੇ ਖਾ ਦੇ ਉੱਪਰ ਕੋਈ ਮੁਰਦਾ ਪਿਆ ਹੋਵੇ, ਕੱਪਣ ਜਾਂ ਉੱਪਰ ਪਾਇਆ ਹੋਵੇ। ਅਤੇ ਚੌਹਾਂ ਨੂੰ ਬੁਲਾ ਲਿਆ ਮਹਾਰਾਜ ਨੇ, ਕਹਿੰਦੇ ਵੀ ਇਹ ਤਕੜੇ ਹੋ ਅਤੇ ਤੁਸੀਂ ਕਿਵੇਂ ਹੋ? ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਮਹਾਰਾਜ ਛੱਡੋ, ਅਸੀਂ ਨਹੀਂ ਤੁਹਾਨੂੰ ਤੁਹਾਡਾ ਛਾੜ ਛੱਡਾਂਗੇ। ਮਹਾਰਾਜ ਕਹਿੰਦੇ ਫਿਰ ਬਚਨ ਮੰਨਾਂਗੇ? ਕਹਿੰਦੇ ਹਾਂ ਜੀ ਮੰਨਾਂਗੇ। ਕਹਿੰਦੇ ਚੰਗਾ, ਸਾਹਮਣੇ ਪਿਆ ਨਾ ਜਿਹੜਾ, ਇਹਨੂੰ ਛਕੋ। ਫਿਰ ਬਾਬਾ ਬੁੱਢਾ ਸਾਹਿਬ ਵੀ ਭਰਮ ਭੁਲੇਖੇ ਵਿੱਚ ਪੈ ਗਏ ਵੀ ਕਹਿੰਦੇ ਮੁਰਦਾ ਦਾ ਖਾਣਾ ਔਖਾ ਹੈ। ਭਾਈ ਭਗੀਰਥ ਵੀ, ਭਾਈ ਸਧਾਰਨ ਵੀ ਦਰਖਤਾਂ ਦੇ ਓਹਲੇ ਜਿਹੇ ਹੋ ਕੇ ਖੜ ਗਏ। ਫਿਰ ਭਾਈ ਲਹਿਣਾ ਜੀ ਨੂੰ ਵੇਖਿਆ, ਕਹਿੰਦੇ ਵੀ ਕੀ ਗੱਲ ਹੈ? ਕਹਿੰਦੇ ਮਹਾਰਾ ਮੈਂ ਹੁਕਮ ਚਾਹੁੰਦਾ ਵੀ ਕਿਸ ਪਾਸਿਓ ਲੱਗਾ ਇਹ। ਕਹਿੰਦੇ ਜਿੱਧਰ ਖੜੋਤਾ ਹੈ ਉੱਧਰ ਹੀ ਲੱਗਾ ਕੱਪੜਾ ਚੱਕ ਕੇ। ਉਹ ਚੁੱਕਿਆ ਤਾਂ ਫਿਰ ਉਹ ਉੱਪਰੋਂ ਸਾਹਮਣੇ ਮੁਰਦਾ ਦਿਖਦਾ ਹੈ, ਵਿੱਚੋਂ ਤਿੰਨ ਮੀਲ ਦਾ ਕੜਾਹ ਪ੍ਰਸ਼ਾਦ ਦਿਖਾ ਦਿੱਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਜਾਂ ਮਾਰਨ ਲੱਗ, ਭਾਈ ਫਕੀਰ ਸਧਾਰਨ ਕਿਉਂ ਭਰਮ ਗਏ? ਇਹ ਤਾਂ ਗੁਰੂ ਨਾਨਕ ਦੀ ਖੇਲ ਸੀ, ਲੀਲਾ ਸੀ, ਇਹ ਮੁਰਦਾ ਨਹੀਂ, ਇਹ ਤਾਂ ਤਿੰਨ ਮੀਲ ਦਾ ਪ੍ਰਸ਼ਾਦ ਆ, ਉਹ ਛਕੀਏ। ਬਸ ਉਹਨਾਂ ਨੂੰ ਆਵਾਜ਼ ਕਰਦੇ, ਉਦੋਂ ਹੀ ਸਾਰਾ ਉਹ ਜਿਹੜਾ ਖੇਲ ਸੀ ਉਹ ਅਲੋਪ ਕਰ ਦਿੱਤਾ। ਨਾ ਉੱਥੇ ਮੁਰਦਾ, ਨਾ ਉੱਥੇ ਚਿਗਾ, ਨਾ ਉੱਥੇ ਤਿੰਨ ਮੀਲ ਦਾ ਪ੍ਰਸ਼ਾਦ। ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਜੱਫੀ ਵਿੱਚ ਲੈ ਲਿਆ, ਅੰਗਾਂ ਵਿੱਚ ਲੈ ਲਿਆ। ਕਹਿੰਦੇ ਵੀ ਹੁਣ ਤੁਹਾਡਾ ਨਾਂ ਲਹਿਣਾ ਨਹੀਂ, ਹੁਣ ਤੁਹਾਡਾ ਨਾਂ ਅੰਗਦ ਸਾਹਿਬ ਹੈ। ਅੰਗਾਂ ਤੋਂ ਸਾਡੇ ਪੈਦਾ ਹੋ ਗਏ ਹੋ, ਸਤਿਗੁਰ ਕਾ ਜਨਮੇ ਗਮਨ ਮਟਾਇਆ। ਇਸ ਤਰ੍ਹਾਂ ਇੱਥੇ ਕਹਿ ਰਹੇ ਆ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਸੁਹੰਗ ਜਿਹਾ ਵਰਤਾ ਕੇ ਧਾਨਕ ਰੂਪ ਰਹਾ ਕਰਤਾਰ ਵਾਲੀ ਗੱਲ ਕੀਤੀ ਸੀ, ਸਿੱਖਾਂ ਦੀ ਪਰਖ ਕੀਤੀ ਸੀ, ਜਿਹਦੇ ਵਿੱਚ ਗੁਰੂ ਅੰਗਦ ਸਾਹਿਬ ਵੀ ਪੂਰੇ ਉਤਰੇ ਸਨ। ਸ੍ਰੀ ਅੰਗਦ ਕੋ ਤਖਤ ਦਿਓ ਤਬ ਪੁੱਤਰੀ ਕੌਲ ਨਾ ਪਾਲਿਓ, ਵੀ ਪੁੱਤਰਾਂ ਨੇ ਬਚਨ ਨਹੀਂ ਪਾਲਿਆ ਸੀ। ਕਰ ਪੀਰੋ ਕੰਨ ਮੁਰੱਟੀ ਹੈ, ਵੀ ਨਹੀਂ ਤਾਂ ਮਹਾਰਾਜ ਨੇ ਪੀਰ ਬਣਾ ਦਿੰਦਾ ਸੀ, ਗੁਰੂ ਬਣਾਉਣਾ ਸੀ, ਬਚਨ ਨਾ ਮੰਨਣੇ ਕਰਕੇ ਕਹਿੰਦੇ ਕੰਨ ਮੁਰੱਟੀ ਹੈ। ਮਹਾਰਾਜ ਨੇ ਮੋਢਾ ਫੇਰ ਲਿਆ, ਕੰਢ ਫੇਰ ਲਈ, ਪਿੱਠ ਕਰ ਲਈ, ਉਹਨਾਂ ਵੱਲੋਂ ਵੀ ਤੁਸੀਂ ਨਹੀਂ ਹੈਗੇ ਯੋਗ। ਜੋ ਕਈ ਪਰਖ ਦੇ ਬਚਨ ਆਪ ਜੀ ਨੇ ਕੀਤੇ ਸੀ। ਇੱਕ ਵਾਰੀ ਉਹ ਜ਼ਿਆਦਾ ਬਾਰਿਸ਼ ਦੀ ਝੜੀ ਲੱਗ ਗਈ ਸੀ, ਸਿੱਖ ਸੰਗਤਾਂ ਬਹੁਤੀਆਂ ਸੀ, ਕਰਤਾਰਪੁਰ ਭੁੱਖੀਆਂ ਝਾਈਆਂ, ਥਾਂ ਥਾਂ ਤੰਬੂ ਲੱਗੇ ਸੀ। ਸ੍ਰੀ ਚੰਦ ਅਤੇ ਲਖਮੀ ਚੰਦ ਨੂੰ ਬੁਲਾ ਕੇ ਕਹਿਣ ਲੱਗੇ ਵੀ ਸਾਡਾ ਬਚਨ ਮੰਨੋ, ਸੰਗਤਾਂ ਨੂੰ ਬਾਹਰ ਲੈ ਜਾਓ ਅਤੇ ਦਰਖਤ ਉੱਪਰ ਚੜ੍ਹ ਕੇ ਨਾ ਟਾਹਣਿਆਂ ਨੂੰ ਚੜਾਓ ਲਾਓ, ਉਹਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਫਿਰ ਮਠਿਆਈਆਂ ਡਿੱਗਣਗੀਆਂ, ਸੰਗਤਾਂ ਛੱਕ ਕੇ ਤ੍ਰਿਪਤ ਹੋ ਜਾਣਗੀਆਂ। ਸ੍ਰੀ ਚੰਦ ਕਹਿਣ ਲੱਗਾ ਵੀ ਦਰਖਤਾਂ ਨੂੰ ਕਿਹੜੇ ਮਠਿਆਈਆਂ ਲਾਈਆਂ, ਅੱਜ ਤੱਕ ਤਾਂ ਕਿਤੇ ਸੁਣੀ ਨਹੀਂ ਇਹ ਗੱਲ। ਇਹ ਤਾਂ ਤੁਸੀਂ ਇਹੋ ਜਿਹੀ ਗੱਲ ਕਰਕੇ ਮੈਨੂੰ ਮਖੌਲ ਕਰਾਉਣਾ ਚਾਹੁੰਦੇ, ਮੇਰੀ ਭੰਡੀ ਕਰਾਉਣਾ ਚਾਹੁੰਦੇ ਆ, ਉਹ ਡਿੱਗਣੇ ਨਹੀਂ ਆ ਕੁਛ। ਲੋਕ ਕਹਿਣਗੇ ਵੀ ਇਹ ਕੀ ਕਰਦਾ ਵੀ, ਇਸ ਕਰਕੇ ਮੈਂ ਨਹੀਂ ਚਾਹੁੰਦਾ। ਫਿਰ ਲਖਮੀ ਚੰਦ ਨੂੰ ਕਿਹਾ ਹੋਵੇ, ਕਹਿੰਦਾ ਵੀ ਨਹੀਂ ਇਹ ਨਹੀਂ ਹੋ ਸਕਦਾ। ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਕਹਿੰਦੇ ਜਾਓ, ਕਹਿੰਦੇ ਸੱਤ ਬਚਨ ਜੀ। ਉਹ ਚੱਟ ਪਰ ਛਾਲਾਂ ਮਾਰਦੇ ਦਰਖਤ ਉੱਪਰ ਚੜ੍ਹ ਗਏ। ਜਦੋਂ ਹਲੋਣਿਆਂ ਉਹਨੂੰ ਚਲਾਇਆ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲੱਗ ਪਈਆਂ ਡਿੱਪਣ। ਇਹ ਗੁਰੂ ਮਹਾਰਾਜ ਦੇ ਕੌਤਕ ਹੈ। ਇਸੇ ਤਰ੍ਹਾਂ ਉਹ ਸੋਹਣਾ ਕਚਕੌਲ ਜਿਹਾ ਸੀ, ਛੰਨਾ ਜਿਹਾ ਸੀ, ਉਹ ਮਹਾਰਾਜ ਨੇ ਉਹ ਚੱਕੜ ਵਿੱਚ ਸਿੱਟ ਦਿੱਤਾ। ਫਿਰ ਸ਼੍ਰੀ ਚੰਦ ਨੂੰ ਕਹਿੰਦੇ ਵੀ ਉਹ ਕਲਿਆ ਕੱਢ ਕੇ, ਕਹਿੰਦਾ ਜੀ ਕੱਪੜੇ ਕੀਮਤੀ ਪਾਏ ਆ, ਗੰਦੇ ਹੋ ਜਾਣਗੇ, ਕਿਸੇ ਸਿੱਖ ਸੇਵਕ ਨੂੰ ਕਹਿ ਦਿੰਦੇ ਹਾਂ। ਬਾਕੀ ਬਥੇਰੇ ਘਰ ਛੰਨੇ ਪਏ ਇਹਦੇ ਵਿੱਚ ਕਿਉਂ ਪੜਨਾ। ਲਖਮੀ ਚੰਦ ਨੂੰ ਕਿਹਾ, ਉਹ ਵੀ ਕਹਿੰਦਾ ਜੀ ਨਹੀਂ ਜੀ ਇਹ ਮੁਸ਼ਕਲ ਹੈ। ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਕੀਮਤੀ ਵਸਤਰ ਪਾਏ ਸੀ, ਵਸਤਰਾਂ ਸਮੇਤ ਹੀ ਉਹ ਚਿੱਕੜ ਵਿੱਚ ਛਾਲ ਮਾਰੀ ਅਤੇ ਕੱਢ ਲਿਆ ਏ, ਤੋ ਬਨਾਸ ਵਾਰ ਕੇ ਮਹਾਰਾਜ ਅੱਗੇ ਰੱਖਤਾ ਸਭ। ਇਸ ਤਰ੍ਹਾਂ ਜਾਣੀ ਉਹ ਰਾਤ ਦੇ ਸਮੇਂ ਫਿਰ ਪੁੱਛਿਆ ਵੀ ਕਿੰਨੀ ਕੁ ਰਹਿਗੀ। ਬਾਬਾ ਬੁੱਢਾ ਸਾਹਿਬ ਤਾਂ ਕਹਿੰਦੇ ਵੀ ਅੱਧੀ ਕੁ ਹੈ। ਕਹਿੰਦੇ ਨਹੀਂ ਅੱਧੀ ਰਾਤ ਨਹੀਂ, ਪੈਰ ਕੁ ਰਾਤ ਰਹਿੰਦੀ ਹੁਣ। ਕਹਿੰਦੇ ਨਹੀਂ ਜੀ ਮੈਂ ਤਾਰੇ ਤੁਰੇ ਵੇਖਿਆ, ਨਹੀਂ ਇੰਨੀ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ ਦੱਸ ਪੁਰਸ਼ਾ ਕਿੰਨੀ ਕੁ ਰਾਤ ਹੈ। ਬਾਹਰ ਗਏ ਹੈ, ਦੇਖ ਲਿਆ ਵੀ ਹੈ ਤਾਂ ਅੱਧੀ ਰਾਤ। ਅਤੇ ਮਹਾਰਾਜ ਬਾਬਾ ਬੁੱਢਾ ਨੂੰ ਕਹਿੰਦੇ ਵੀ ਨਹੀਂ ਪੈਰ ਰਾਤ ਰਹਿ ਗਈ ਹੈ, 3 ਘੰਟੇ ਰਹਿੰਦੀ, ਅੱਧੀ ਨਹੀਂ ਹੈ। ਇਹ ਤਾਂ ਮਹਾਰਾਜ ਦੀ ਮੌਜ ਹੈ, ਉਹ ਜਨ ਨੂੰ ਵੀ ਕਿਉਂ ਕਹਿ ਰਹੇ ਹੈ। ਆ ਗਏ ਨੇ, ਕਹਿੰਦੇ ਦੱਸੋ ਕਿੰਨੀ। ਕਹਿੰਦੇ ਮਹਾਰਾਜ ਜਿੰਨੀ ਕੁ ਰਾਤ ਆਪ ਜੀ ਨੇ ਬਿਤਾਈ ਓਨੀ ਕੁ ਬੀਤ ਗਈ ਹੈ, ਜਿੰਨੀ ਕੁ ਬਾਕੀ ਆਪ ਜੀ ਨੇ ਰਾਤ ਰੱਖੀ ਓਨੀ ਕੁ ਮਹਾਰਾਜ ਰਹਿੰਦੀ ਹੈ। ਇਉਂ ਕਹਿ ਕੇ ਸੀਸ ਝੁਕਾ ਦਿੱਤਾ, ਸਮਝ ਗਏ ਵੀ ਹਾਂ ਇਹ ਮਹਾਨ ਹੈ। ਫਿਰ ਕਹਿੰਦੇ ਜਾਓ ਬਾਹਰ, ਆ ਕੱਪੜੇ ਲੈ ਜਾਓ, ਚਾਦਰੇ ਇਹਨਾਂ ਨੂੰ ਧੋ ਕੇ ਲਿਆਓ ਅਤੇ ਸੁਕਾ ਕੇ ਲਿਆਓ। ਕਹਿੰਦੇ ਸੱਤ ਵਚਨ ਬਾਹਰ ਜਦੋਂ ਗਏ ਅਤੇ ਉੱਥੇ ਦਿਨ ਚੜੇ ਪਿਆ, ਦੁਪਹਿਰ ਹੋਇਆ ਪਿਆ, ਅਤੇ ਧੋ ਧੋ ਕੇ ਸੁਕਾ ਕੇ ਮਹਾਰਾਜ ਕੋਲ ਆ ਗਏ ਅਤੇ ਫਿਰ ਉਵੇਂ ਰਾਤ ਹੈ ਇੱਧਰ ਕਰੇ। ਇਸ ਤਰ੍ਹਾਂ ਮਹਾਰਾਜ ਨੇ ਕਹਿੰਦੇ ਜਦੋਂ ਇਉਂ ਪ੍ਰੀਖਿਆ ਕੀਤੀ ਸੀ ਨਾ, ਪੂਰੇ ਪਰਖ ਵਿੱਚ ਉੱਤਰ ਗਏ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਖ਼ਤ ਦਿੱਤਾ ਸੀ, ਸਹਿ ਟਿੱਕਾ ਦਿੱਤੋ ਉਸ ਜੀਵ ਦਾ ਲਹਿਣੀ ਦੇ ਫਿਰ ਆਈਆ, ਨਾਨਕਾ ਦੋਹੀ ਖੱਟੀਆ, ਜੋ ਦੋਹਾ ਜੋ ਸਾਹਿ ਸਾਹਿ ਕਾਇਆ ਫਿਰ ਪਲਟੀਏ। ਕੌਤਕ ਕੀਤਾ ਸੀ ਨਾ ਗੁਰਤਾ ਗੱਦੀ ਦੇਣ ਦਾ ਪਰਖ ਦਾ। ਕਵੀ ਜੀ ਕਹਿੰਦੇ ਉਹ ਅਖੀਰ ਤੇ ਮੈਂ ਕਥਾ ਕਹਾਂਗਾ, ਅਸ ਗੁਰ ਕੀਰਤ ਕਰ ਹੋ ਗ੍ਰੰਥੂ। ਐਸਾ ਜੋ ਗੁਰੂ ਨਾਨਕ ਸਾਹਿਬ ਜੀ ਦੀ ਕੀਰਤ ਜੀ ਦਾ ਗ੍ਰੰਥ ਹੈ, ਮਹਿਮਾ ਵਡਿਆਈ ਦਾ ਗ੍ਰੰਥ ਹੈ, ਉਹ ਵੀ ਮੈਂ ਕਹਿੰਦੇ ਤਿਆਰ ਕਰਾਂਗਾ, ਰਚਨਾ ਕਰਾਂਗਾ। ਸੁਣ ਸੁਖ ਪਾਵੈ ਹੈ ਗੁਰ ਕੈ ਪੰਥੂ। ਮੈਂ ਕਵੀ ਨੇ ਤਾਂ ਇਸ ਕਥਾ ਨੂੰ ਕਹਿ ਕੇ ਬਣਾ ਕੇ ਸੁੱਖ ਪਾਉਣਾ ਹੀ ਪਾਉਣਾ ਹੈ। ਕਹਿੰਦੇ ਜਿਹੜਾ ਗੁਰੂ ਕਾ ਪੰਥ ਹੈ, ਗੁਰੂ ਨਾਨਕ ਦਾ ਪੰਥ ਹੈ, ਸਿੱਖ ਪੰਥ ਹੈ, ਉਹ ਵੀ ਗੁਰੂ ਨਾਨਕ ਦੀ ਕਥਾ ਨੂੰ ਸੁਣ ਸੁਣ ਕੇ ਸੁੱਖ ਪਾਵੇਗਾ, ਉਹਨਾਂ ਨੂੰ ਵੀ ਇਹ ਲਾਭ ਹੋਵੇਗਾ। ਜਾਂ ਪੰਥ ਨੂੰ ਰਸਤੇ ਦਾ ਹੁੰਦਾ ਵੀ ਗੁਰੂ ਕੇ ਪੰਥ ਰਸਤੇ ਚੱਲ ਕੇ, ਹਾਂ ਸਿੱਖੀ ਦੇ ਰਸਤੇ ਚੱਲ ਕੇ ਉਹ ਵੀ ਸੁੱਖ ਪਾਉਣਗੇ। ਗੁਰ ਕੀਰਤ ਸਰਤਾ ਜਿਵ ਵਰਨੀ। ਕਵੀ ਸੰਤੋਖ ਸਿੰਘ ਜੀ ਹੁਣ ਨਦੀ ਦਾ ਅਲੰਕਾਰ ਲੈ ਕੇ ਕਥਨ ਕਰਦੇ ਆ ਵੀ ਜਿਹੜੀ ਗੁਰੂ ਨਾਨਕ ਦੀ ਮਹਿਮਾ ਵਡਿਆਈ ਹੈ, ਇਹ ਜਿਹੜੀ ਮੈਂ ਕਥਨ ਕੀਤੀ ਹੈ ਨਾ, ਇਹ ਤਾਂ ਜਿਵੇਂ ਨਦੀ ਹੋਵੇ ਬਹੁਤ ਸੁੰਦਰ ਜਲ ਵਾਲੀ, ਪ੍ਰਵਾਹ ਸੈਰ ਚੱਲਦੀ ਹੋਵੇ, ਇਹ ਗੁਰੂ ਕੀ ਕਥਾ ਮੈਂ ਜਿਹੜੀ ਕਥਨ ਕੀਤੀ ਹੈ, ਇਹ ਤਾਂ ਬੜੀ ਸੁੰਦਰ ਨਦੀ ਵਾਂਗ ਹੈ। ਮੰਗਲ ਕਰਨ ਅਮੰਗਲ ਹਰਨੀ। ਇਹ ਗੁਰੂ ਨਾਨਕ ਦੀ ਮਹਿਮਾ ਵਡਿਆਈ ਰੂਪ ਜਿਹੜੀ ਨਦੀ ਹੈ, ਇਹ ਮੰਗਲਾਂ ਨੂੰ ਕਰਨ ਵਾਲੀ ਹੈ ਤੇ ਅਮੰਗਲਾਂ ਨੂੰ, ਵਿਘਨਾਂ ਕਲੇਸ਼ਾਂ ਨੂੰ ਨਾਸ ਕਰਨ ਵਾਲੀ ਹੈ। ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ। ਇਹ ਜਿਹੜੀ ਗੁਰੂ ਕੀ ਮਹਿਮਾ ਵਡਿਆਈ ਦੀ ਇਹ ਨਦੀ ਹੈ, ਜਿਹੜੇ ਸੰਸਾਰ ਦੇ ਵਿੱਚ ਮੋਹ ਮਮਤਾ ਦੇ ਬੰਧਨ ਹੈ, ਇਹ ਹੈ ਬਹੁਤ ਕਹਿੰਦੇ ਦਰਖਤ ਤਕੜੇ ਸਖਤ ਇਹਨਾਂ ਦੇ ਸਮੇਤ। ਭਰਮ ਵਿਮੁਖਤਾ ਕੂਲ। ਇਹ ਜਿਹੜੇ ਭਰਮ ਭੁਲੇਖੇ ਸੰਸੇ ਹੈ, ਗੁਰੂ ਤੋਂ ਜਿਹੜੀ ਬੇਮੁਖਤਾਈ ਹੈ, ਇਹ ਕਹਿੰਦੇ ਦੋ ਕਿਨਾਰੇ ਹਨ ਨਦੀ ਦੇ, ਕਰਨ ਕਹਿਣ ਸੁਣਨ ਪਰ ਵਾਹ ਤੇਹੇ। ਜਿਹੜਾ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਨੂੰ ਕਹਿਣਾ ਹੈ ਤੇ ਸੁਣਨਾ ਹੈ, ਇਹ ਜਿਵੇਂ ਨਦੀ ਦੇ ਵਿੱਚ ਪਾਣੀ ਦਾ ਪ੍ਰਵਾਹ ਚੱਲਦਾ ਹੁੰਦਾ, ਗੁਰੂ ਕੀ ਮਹਿਮਾ ਵਡਿਆਈ ਦੇ ਜਿਹੜਾ ਕਹਿਣਾ ਸੁਣਨਾ ਹੈ, ਇਹ ਮਾਨੋ ਪ੍ਰਵਾਹ ਚੱਲਣਾ ਏ ਨਦੀ ਦੇ ਵਿੱਚ। ਢਾਹੇ ਉਖਾਰਹਿ ਮੂਲ, ਇਸ ਤਰ੍ਹਾਂ ਜਿਹੜੀ ਇਹ ਨਦੀ ਦੇ ਕਿਨਾਰੇ ਭਾਵੇ ਜਿਹੜੇ ਬੇਮੁਖ ਤੇ ਤਰ੍ਹਾਂ ਤਰ੍ਹਾਂ ਦੇ ਸੰਸੇ ਰੂਪ ਬਿਰਸ਼ ਖੜੋਤੇ ਹੈ, ਬੰਧਨ ਰੂਪ ਬਿਰਸ਼ ਖੜੋਤੇ ਹੈ, ਉਹਨਾਂ ਨੂੰ ਮੂਰ ਕੇ ਜੜੋਂ ਪੁੱਟ ਕੇ ਇਹ ਢਾਹ ਦੇਣ ਵਾਲੀ ਹੈ ਨਦੀ, ਇਹ ਭਰਮ ਭੁਲੇਖੇ ਵੀ ਕੱਢ ਦੇਣ ਵਾਲੀ ਹੈ, ਸੰਸਾਰ ਦੇ ਬੰਧਨ ਰੂਪ ਜਿਹੜੇ ਦਰਖਤ ਉਹਨਾਂ ਨੂੰ ਵੀ ਜੜੋਂ ਪੁੱਟ ਦੇਣ ਵਾਲੀ ਹੈ। ਚੌਪਈ ਗੁਰਸਿੱਖਨ ਮੱਜਨ ਹੈ ਜੋਗੂ। ਇਸ ਕਰਕੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਹੈ ਉਹਨਾਂ ਦੇ ਗੁਰੂ ਕੀ ਮਹਿਮਾ ਵਡਿਆਈ ਰੂਪ ਜਿਹੜੀ ਨਦੀ ਹੈ ਨਾ, ਇਹਦੇ ਵਿੱਚ ਕਹਿੰਦੇ ਇਸ਼ਨਾਨ ਕਰਨ ਯੋਗ ਹੈ, ਗੁਰਸਿੱਖਾਂ ਦੇ ਇਸ਼ਨਾਨ ਕਰਨ ਯੋਗ ਨਦੀ ਹੈ। ਗੁਰਸਿੱਖੀ ਸੁਖ ਆਨੰਦ ਭੋਗੂ, ਜਿਹੜੇ ਗੁਰੂ ਕੀ ਸਿੱਖੀ ਨੂੰ ਧਾਰਨ ਵਾਲੇ ਹੈ ਉਹ ਇਸ ਇਸ਼ਨਾਨ ਕਰਕੇ ਸੁਖ ਤੇ ਜਿਹੜੇ ਆਨੰਦ ਹੈ ਭੋਗਣਗੇ। ਨਿੰਦਕ ਜਾਨ ਅਸੂਯਾ ਸਹਿਤੂ, ਬਾਕੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਿੰਦਕ ਨਿੰਦਿਆ ਕਰਨ ਵਾਲੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਸੂਆ ਕੀ ਈਰਖਾ ਕਰਨ ਵਾਲੇ, ਈਰਖਾ ਸਹਿਤ ਜਾਂ ਨਿੰਦਿਆ ਸਮੇਤ ਨਿੰਦਕ ਹਨ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਕਹਿੰਦਾ ਵੀ ਇਹ ਤਾਂ ਗੁਰੂ ਨਾਨਕ ਕਮਲੇ ਹੋ ਗਏ, ਇਹਨਾਂ ਨੂੰ ਕੋਈ ਪੂਰ ਚਿੰਬੜ ਗਿਆ, ਕੋਈ ਕਹਿੰਦਾ ਬੇਤਾਲ ਚਿੰਬੜ ਗਿਆ, ਕੋਈ ਕਹਿੰਦਾ ਮੋਦੀ ਖਾਨੇ ਵਿੱਚ ਇਹਨਾਂ ਨੂੰ ਘਾਟਾ ਪੈ ਗਿਆ ਤਾਂ ਛੱਡ ਕੇ ਭੱਜ ਗਏ ਬਾਹਰ। ਇਸ ਤਰ੍ਹਾਂ ਜਿਹੜੇ ਗੁਰੂ ਕੀ ਨਿੰਦਿਆ ਕਰਨ ਵਾਲੇ ਜਾਂ ਗੁਰੂ ਮਹਾਰਾਜ ਨਾਲ ਈਰਖਾ ਕਰਨ ਵਾਲੇ ਹਨ, ਤਿਨਕੇ ਯੋਗ ਨ ਇਹੋ ਦੁੱਖ ਦਹਿ ਤੂ, ਕਹਿੰਦੇ ਉਹਨਾਂ ਦੇ ਵਾਸਤੇ ਇਹ ਯੋਗ ਨਹੀਂ ਹੈ ਵੀ ਉਹਨਾਂ ਨੂੰ ਗੁਰੂ ਨਾਨਕ ਦੀ ਮਹਿਮਾ ਵਡਿਆਈ ਕਰਕੇ ਕੋਈ ਸੁਣਾਵੇ ਵੀ ਉਹ ਸੁਣ ਕੇ ਸ਼ਰਧਾਲੂ ਬਣ ਜਾਣਗੇ, ਉਹਨਾਂ ਨੂੰ ਤਾਂ ਦੁੱਖ, ਉਹਨਾਂ ਨੂੰ ਤਾਂ ਇਹ ਦੁੱਖਾਂ ਦੇ ਨਾਲ ਕਹਿੰਦੇ ਸਾੜਨ ਵਾਲੀ ਹੈ। ਉਹ ਤਾਂ ਜਾਂ ਜਾਂ ਸੁਣਗੇ ਤਿਵੇਂ ਤਿਵੇਂ ਸਰਨ ਮੱਚਣਗੇ ਵੀ ਗੁਰੂ ਨਾਨਕ ਦੀ ਮਹਿਮਾ ਵਡਿਆਈ ਇੰਨੀ ਕਿਵੇਂ ਮਹਾਨ ਹੈ। ਸਰੋਤ ਦਰਸੋਂ ਚੱਲ ਕੈ ਸੋ ਪ੍ਰਵਾਹੂ, ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਹੈ, ਜਿਵੇਂ ਉਹ ਨਦੀ ਦਾ ਪ੍ਰਵਾਹ ਚੱਲਦਾ ਹੁੰਦਾ ਹੈ ਨਾ ਦਰੜਾਂ ਵਿੱਚ ਖਾਲੀਆਂ ਵਿੱਚ ਦੀ, ਕਹਿੰਦੇ ਇੱਧਰ ਹੈ ਜਿਹੜੇ ਗੁਰਸਿੱਖਾਂ ਦੇ ਕੰਨ, ਇਹ ਦਰੜਾਂ ਇਹ ਖਾਲੀਆਂ ਜੀਆਂ ਇਹ ਖਾਲ ਦੇ ਹੈ, ਕੰਨਾਂ ਰੂਪੀ ਦਰਾੜਾਂ ਰਾਹੀਂ ਖਾਲੀਆਂ ਰਾਹੀਂ ਇਹਦਾ ਜਿਹੜਾ ਗੁਰੂ ਕੀ ਮਹਿਮਾ ਵਡਿਆਈ ਜਿਹੜੀ ਸੁਣਨੀ ਪੜ੍ਹਨੀ ਇਹ ਪ੍ਰਵਾਹ ਚੱਲਣਾ ਹੈ। ਔਰ ਸਾਗਰ ਮਹਿ ਇਸਥਿਤ ਆਹੂ, ਇਹ ਜਿਹੜੀ ਨਦੀ ਹੈ ਚੱਲਦੀ ਚਲਾਉਂਦੀ ਅਖੀਰੀ ਜਾ ਕੇ ਸਮੁੰਦਰ ਵਿੱਚ ਟਿਕ ਜਾਂਦੀ ਹੈ, ਉੱਥੇ ਮਿਲ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਗੁਰਸਿੱਖਾਂ ਦਾ ਹਿਰਦਾ ਇਹ ਸਮੁੰਦਰ ਵਾਂਗ ਹੈ, ਇੱਥੇ ਆ ਕੇ ਗੁਰੂ ਕੀ ਮਹਿਮਾ ਰੂਪ ਜਿਹੜੀ ਨਦੀ ਇਸਤਤ ਹੋ ਜਾਂਦੀ, ਗੁਰਸਿੱਖਾਂ ਦੇ ਹਿਰਦਿਆਂ ਵਿੱਚ ਮਹਿਮਾ ਟਿਕਦੀ ਹੈ ਇਹ। ਤਬ ਮਤ ਸੁਕਤਾ ਤੇਹ ਪਾਰ ਤਰਹੀ, ਹਾਂ ਜਦੋਂ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਨਦੀ ਹੈ ਇਹ ਸਮੁੰਦਰ ਵਿੱਚ ਜਾ ਕੇ ਟਿਕ ਜਾਏ, ਤਦੋਂ ਜਿਹੜੀ ਬੁੱਧੀ ਰੂਪੀ ਸੁੱਪੀ ਹੈ ਨਾ ਇਸ ਸਮੁੰਦਰ ਵਿੱਚ ਹਿਰਦੇ ਵਿੱਚ, ਇਹਦੇ ਉੱਪਰ ਕਹਿੰਦੇ ਬੁੱਧੀ ਰੂਪੀ ਜਿਹੜੀ ਸਿੱਪੀ ਆ ਤਰੇਗੀ ਉੱਪਰ ਉੱਠੇਗੀ। ਪ੍ਰੇਮ ਬੂੰਦ ਕੀ ਲਾਲਸ ਕਰਹੀ, ਜਿਹੜੀ ਪ੍ਰੇਮ ਰੂਪੀ ਬੂੰਦ ਹੈ ਸਵੰਤੀ ਬੂੰਦ ਹੈ ਉਹਦੀ ਚਾਹਨਾ ਇਹ ਬੁੱਧੀ ਰੂਪੀ ਸਿੱਪੀ ਕਰੇਗੀ, ਫਿਰ ਪ੍ਰੇਮ ਰੂਪੀ ਜਿਹੜੀ ਸਵੰਤੀ ਬੂੰਦ ਹੈ ਮੈਨੂੰ ਪ੍ਰਾਪਤ ਹੋਵੇ। ਦੋਹਰਾ ਸਵਾਂਤ ਬੂੰਦ ਜਬ ਪ੍ਰੇਮ ਕੀ, ਗੁਰਸਿੱਖੋ ਜਦੋਂ ਪ੍ਰੇਮ ਰੂਪ ਜਿਹੜੀ ਸਵੰਤੀ ਬੂੰਦ ਹੈ ਪਰਸੀ ਤੇਹ ਕੋ ਆਏ, ਬੁੱਧੀ ਰੂਪੀ ਸਿੱਪੀ ਹੈ ਇਹਨੂੰ ਆ ਕੇ ਕਹਿੰਦੇ ਛੋ ਜਾਵੇਗੀ, ਹੋਏ ਅਡੋਲ ਤਬ ਬੈਸ ਹੀ, ਤਦੋਂ ਜਿਹੜੀ ਬੁੱਧੀ ਰੂਪੀ ਸਿੱਪੀ ਹੈ ਇਹ ਕਹਿੰਦੇ ਅਡੋਲ ਹੋ ਕੇ ਬੈਠ ਜਾਏਗੀ, ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਇਹ ਭਰਮ ਭੁਲੇਖਿਆਂ ਵਿੱਚ ਪਈ ਬੁੱਲੀ ਭਟਕਦੀ ਰਹਿੰਦੀ ਹੈ, ਟਿਕਦੀ ਨਹੀਂ ਹੈ। ਰਿਝਦਾ ਹੋਇਆ ਅਤੇ ਇਹਨਾਂ ਨਾਲ ਅੰਦਰ ਪ੍ਰੇਮ ਰੂਪੀ ਸਵੰਤੀ ਬੂੰਦ ਆ ਪਈ ਅਤੇ ਫਿਰ ਇਹ ਅਡੋਲ ਹੋ ਕੇ ਟਿਕ ਜਾਏਗੀ, ਬੈਠ ਜਾਏਗੀ, ਇਸਤ ਹੋ ਜਾਏਗੀ। ਫਿਰ ਬੁੱਧਰੀ ਕਿਸੇ ਪਾਸੇ ਪਦਾਰਥਾਂ ਵੱਲ ਨਹੀਂ ਜਾਏਗੀ। ਇੱਧਰ ਮਹਾਰਾਜ ਦੀ ਵਡਿਆਈ ਦੇ ਵਿੱਚ ਹੀ ਇਹ ਪ੍ਰਵਾਹ ਵਿੱਚ ਹੀ ਬੁੱਧੀ ਲੱਗੀ ਰਹੇਗੀ, ਇੱਧਰ ਉੱਧਰ ਨਹੀਂ ਇੱਤ ਆਵੇਗੀ, ਇੱਧਰ ਉੱਧਰ ਨਹੀਂ ਜਾਵੇਗੀ। ਇਸ ਤਰ੍ਹਾਂ ਇਹ ਗੁਰੂ ਕੀ ਮਹਿਮਾ ਵਡਿਆਈ ਰੂਪੀ ਨਦੀ ਹੈ ਅਤੇ ਕੰਨਾਂ ਰਾਹੀਂ ਜਿਹੜੀ ਇਹ ਮਹਿਮਾ ਵਡਿਆਈ ਸੁਣਨੀ ਹੈ, ਇਹਦਾ ਪ੍ਰਵਾਹ ਚੱਲਣਾ ਹੈ। ਜਿਹੜਾ ਹਿਰਦੇ ਵਿੱਚ ਜਾ ਕੇ ਮਹਿਮਾ ਵਡਿਆਈ ਦਾ ਨਿਵਾਸ ਕਰਨਾ, ਇਹ ਸਮੁੰਦਰ ਵਿੱਚ ਆ ਕੇ ਨਦੀ ਦਾ ਟਿਕਣਾ ਹੈ। ਜਦੋਂ ਇਹ ਨਦੀ ਇੱਥੇ ਸਮੁੰਦਰ ਵਿੱਚ ਆ ਟਿਕੇਗੀ, ਜਿਹੜੀ ਅੰਦਰ ਹਿਰਦੇ ਵਿੱਚ ਬੁੱਧੀ ਹੈ, ਸਿੱਪੀ ਵਾਂਗ ਹੈ, ਇਹ ਕਹਿੰਦੇ ਅਡੋਲ ਹੋ ਜਾਏਗੀ, ਪ੍ਰੇਮ ਰੂਪ ਸਵੰਤੀ ਬੂੰਦ ਨੂੰ ਪਾ ਕੇ ਇੱਧਰ ਉੱਧਰ ਨਹੀਂ ਫਿਰ ਸੁਧਵਰ ਦੌੜੇ ਭੱਜੇਗੀ। ਇਸ ਤਰ੍ਹਾਂ ਗੁਰੂ ਕੀ ਮਹਿਮਾ ਵਡਿਆਈ ਵਿੱਚ ਹੀ ਬੁੱਧ ਟਿਕੀ ਰਹੇ, ਬੁੱਧੀ ਗੁਰੂ ਦੀ ਕਥਾ ਮਹਿਮਾ ਵਡਿਆਈ ਦਾ ਨਿਰਣਾ ਕਰੀ ਜਾਏਗੀ। ਚੌਪਈ ਸਾਕਤ ਖਰ ਨਹਿ ਮੱਜਨ ਕਰਹੀ। ਕਵੀ ਜੀ ਕਹਿੰਦੇ ਜਿਹੜੇ ਸਾਕਤ ਪੁਰਸ਼ ਆ ਉਹ ਤਾਂ ਖੋਤਿਆਂ ਵਾਂਗ ਹੈ, ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਮਨੁੱਖ ਹੈ, ਜਿਨ੍ਹਾਂ ਨੂੰ ਅਸੀਂ ਬੇਮੁੱਖ ਕਹਿ ਦਿੰਦੇ ਜਾਂ ਮਨਮੁੱਖ ਕਹਿੰਦੇ ਹਾਂ। ਕਹਿੰਦੇ ਜਿਹੜੇ ਮਨਮੁੱਖ ਲੋਕ ਹੈ, ਟੁੱਟੇ ਹੋਏ ਮਨੁੱਖ ਆ, ਖੋਤਿਆਂ ਵਰਗੇ ਹੈ, ਉਹ ਇਹ ਜਿਹੜੀ ਗੁਰੂ ਕੀ ਮਹਿਮਾ ਵਡਿਆਈ ਰੂਪੀ ਨਦੀ, ਇਹਦੇ ਵਿੱਚ ਆ ਕੇ ਨਹੀਂ ਉਹ ਇਸ਼ਨਾਨ ਕਰਦੇ, ਉਹ ਗੁਰੂ ਕੀ ਮਹਿਮਾ ਵਡਿਆਈ ਸੁਣ ਰੂਪ ਇਸ਼ਨਾਨ ਨਹੀਂ ਕਰਦੇ, ਇੱਥੇ ਆਉਂਦੇ ਹੀ ਨਹੀਂ। ਇਹ ਕਥਾ ਵਡਿਆਈ ਸੁਣ ਵਿਸ਼ਾ ਠੌਰ ਦੁਰਗੰਧ ਫਿਰ ਹੀ। ਆ ਜਿਵੇਂ ਜਿਹੜਾ ਗਧਾ ਹੈ ਉਹ ਤਾਂ ਇੱਥੇ ਕਹਿੰਦੇ ਦੁਰਗੰਧੀ ਵਾਲਾ ਥਾਂ ਹੋਵੇ, ਰੂੜੀਆਂ ਹੋਣ, ਬਦਬੋ ਆਉਂਦੀ ਹੋ, ਉੱਥੇ ਫਿਰਦੇ ਹੁੰਦੇ। ਇਸ ਤਰ੍ਹਾਂ ਜਿਹੜੇ ਰੱਬ ਤੋਂ ਟੁੱਟੇ ਉਹ ਗਧਿਆਂ ਵਰਗੇ ਮਨੁੱਖ ਹੈ, ਉਹ ਇਹ ਗੁਰੂ ਕੀ ਕਥਾ ਮਹਿਮਾ ਵਡਿਆਈ ਦੇ ਨੇੜੇ ਨਹੀਂ ਆਉਂਦੇ, ਇਹਦੇ ਵਿੱਚ ਸੁਣ ਰੂਪ ਇਸ਼ਨਾਨ ਨਹੀਂ, ਖੋਤਾ ਨਹੀਂ ਨਹਾਉਂਦਾ ਹੁੰਦਾ। ਇਹ ਕਹਿੰਦੇ ਖੋਤਿਆਂ ਵਰਗੇ ਉਹ ਲੋਕ ਜਿਹੜੇ ਇਹ ਕਥਾ ਨਹੀਂ ਸੁਣਦੇ, ਉਹ ਤਾਂ ਰੂੜੀਆਂ ਅਤੇ ਜਿੱਥੇ ਵਿਕਾਰਾਂ ਦੀਆਂ ਗੱਲਾਂ ਹੁੰਦੀਆਂ, ਆ ਡਰਾਮੇ ਸ਼ਰਾਮੇ ਹੁੰਦੇ, ਉੱਥੇ ਸ਼ਰਾਬਾਂ ਕਬਾਵਾਂ ਪੀ ਦੀਆਂ, ਉਹ ਰੂੜੀਆਂ ਵਾਲੇ ਥਾਂ ਗੰਦਿਆਂ ਥਾਵਾਂ ਵਿੱਚ ਕਰਦੇ, ਜਿੱਥੇ ਗੰਦੇ ਗੀਤ ਗਾਏ ਜਾਂਦੇ ਹਨ। ਜਾਂ ਕਿਉਂ ਤੇਹ ਬਨ ਜਾਏ ਸੰਜੋਗੂ। ਜਿਵੇਂ ਕਿਵੇਂ ਕਰਕੇ ਜਿਹੜੇ ਗੰਦਿਆਂ ਵਰਗੇ ਮਨੁੱਖ ਹੈ, ਇੱਧਰ ਕਹਿੰਦੇ ਰੂੜੀਆਂ ਅਤੇ ਮਾੜੇ ਥਾਵਾਂ ਵਿੱਚ ਫਿਰਨ ਲੱਗੇ, ਜੇ ਕਿਤੇ ਕਿਤੇ ਉਹਨਾਂ ਦਾ ਸੰਜੋਗ ਬਣ ਵੀ ਜਾਵੇ, ਭਾਵ ਉਹਨਾਂ ਦਾ ਕੋਈ ਮਿੱਤਰ ਦੋਸਤ ਉਹਨਾਂ ਨੂੰ ਕਹਿ ਦੇਵੇ, ਉਹ ਤੂੰ ਵੀ ਕਥਾ ਸੁਣ ਲਿਆ ਕਰ, ਚੱਲ ਅੱਜ ਤੂੰ ਸੁਣ ਲਾ ਵੀ, ਮੱਲੋ ਮੱਲੀ ਘੜੀਸ ਕੇ ਉਹਨੂੰ ਲੈ ਹੀ ਆਵੇ ਗੁਰੂ ਕੀ ਕਥਾ ਸੁਣਨ ਲਈ। ਇਸ ਤਰ੍ਹਾਂ ਕਹਿੰਦੇ ਮਿੱਤਰਾਂ ਰਾਹੀਂ ਜੇ ਕਿਤੇ ਉਹਨਾਂ ਦਾ ਕਹਿੰਦੇ ਗੁਰੂ ਕੀ ਕਥਾ ਸੁਣਨ ਵਾਸਤੇ ਸਤਸੰਗ ਦੇ ਵਿੱਚ ਸੁਣਨ ਦਾ ਸੰਯੋਗ ਬਣ ਜਾਵੇ, ਕਹਿੰਦੇ ਉਹ ਆ ਬੈਠਣ। ਹੋਤ ਗੁੜਾਕਾ ਤਿੰਨ ਤਨ ਰੋਗੂ। ਕਹਿੰਦੇ ਉਹ ਜਿਹੜੇ ਗਧਿਆਂ ਵਰਗੇ ਮਨੁੱਖ ਹੈ ਨਾ, ਉਹ ਇੱਥੇ ਆ ਕੇ ਵੀ ਫਿਰ ਵੀ ਲਾਹਾ ਨਹੀਂ ਲੈਂਦੇ, ਇੱਥੇ ਆ ਕੇ ਕਹਿੰਦੇ ਉਹਨੂੰ ਨੀਂਦ ਦਾ ਰੋਗ ਆ ਚਿੰਬੜਦਾ ਹੈ, ਇੱਥੇ ਆ ਕੇ ਵੀ ਉਹ ਸੌ ਜਾਂਦੇ ਹਨ, ਸੁਣ ਨਹੀਂ ਸਕਦੇ ਹਨ। ਸੋਰਠਾ ਸਰਤਾ ਸਰਤਾ ਤਟ ਸਤ ਸੰਗ। ਹਾਂ ਕਵੀ ਜੀ ਕਹਿੰਦੇ ਦੇਖੋ ਉਹ ਜਿਹੜੇ ਮਨਮੁੱਖ ਲੋਕ ਹੈ, ਰੱਬ ਤੋਂ ਟੁੱਟੇ ਗਧਿਆਂ ਵਰਗੇ ਮਨੁੱਖ ਹੈ, ਗੁਰੂ ਕੀ ਜਿਹੜੀ ਹੈ ਮਹਿਮਾ ਵਡਿਆਈ ਨਦੀ ਵਾਂਗ ਹੈ, ਇਹਦਾ ਕਹਿੰਦੇ ਉਹਨਾਂ ਨੂੰ ਸਤਸੰਗਤ ਰੂਪੀ ਕਿਨਾਰਾ ਪ੍ਰਾਪਤ ਹੋ ਗਿਆ, ਸਤਸੰਗਤ ਵਿੱਚ ਆ ਕੇ ਤਾਂ ਬੈਠ ਗਏ ਉਹ ਮਨਮੁਖ ਲੋਕ। ਪਾਏ ਨਾ ਸਰਵਨ ਸ਼ਨਾਨ ਭਾਰ। ਜਿਹੜੀ ਗੁਰੂ ਕੀ ਕਥਾ ਉਹਨਾਂ ਨੇ ਸੁਣਨੀ ਹੈ ਨਾ ਸੁਣੀ, ਇਹ ਕਹਿੰਦੇ ਉਹਨਾਂ ਦਾ ਇਸ਼ਨਾਨ ਨਹੀਂ ਹੋਇਆ, ਇੱਥੇ ਆ ਕੇ ਸੌ ਗਏ, ਸੁਣ ਨਾ ਸਕੇ, ਜਿਸ ਕਰਕੇ ਸੁਣ ਰੂਪ ਉਸ਼ਨਾਨ ਉਹਨਾਂ ਨੂੰ ਇਸ਼ਨਾਨ ਨਾ ਪ੍ਰਤਾਪ ਹੋਇਆ, ਉਹ ਗੁਰੂ ਕੀ ਕਥਾ ਸੁਣ ਕੇ ਨਿਰਮਲ ਮਨ ਵਾਲੇ ਨਹੀਂ ਹੋ ਸਕੇ। ਗੁਰ ਜਸ ਗੂਢਾ ਰੰਗ। ਉਹਨਾਂ ਦਾ ਕਹਿੰਦੇ ਜਿਹੜਾ ਗੁਰੂ ਕਾ ਜਸ ਹੈ, ਗੂੜਾ ਰੰਗ ਹੈ, ਉਹਦੇ ਵਿੱਚ ਉਹਨਾਂ ਦਾ ਮਨ ਰੰਗਿਆ ਨਹੀਂ ਗਿਆ, ਇੱਥੇ ਆ ਕੇ ਸੌ ਕੇ ਚਲੇ ਗਏ। ਰੰਗਿਓ ਨ ਮਨ ਦਹਿ ਦਿਸ ਫੇਰਿਓ। ਕਹਿੰਦੇ ਗੁਰੂ ਕਾ ਜਿਹੜਾ ਜਸ ਸੀ, ਇਹ ਗੂੜਾ ਰੰਗ ਸੀ, ਇਹਦੇ ਵਿੱਚ ਉਹਨਾਂ ਨੇ ਮਨ ਨੂੰ ਰੰਗਣਾ ਸੀ, ਉਹ ਰੰਗਿਆ ਨਹੀਂ ਹੈ। ਇੱਥੇ ਆ ਕੇ ਸੌਂ ਗਏ ਜਾਂ ਕਹਿੰਦੇ ਇੱਧਰ ਉੱਧਰ ਹੀ ਉਹਨਾਂ ਦਾ ਮਨ ਫਿਰਦਾ ਰਿਹਾ, ਜਾਣੀ ਵੀ ਕੌਣ ਆਇਆ ਅਤੇ ਕੌਣ ਗਿਆ ਹੈ, ਬਸ ਐਂ ਦੇਖ ਦੋ ਕਿ ਫਿਰ ਗਏ ਉੱਧਰ ਮਨ ਹੀ ਆਉਂਦਾ ਵੀ ਕੀ ਕਰਿਆ ਜਾ ਰਿਹਾ, ਕਥਾ ਕੀ ਹੋ ਰਹੀ ਹੈ, ਅਤੇ ਉਹ ਬਸ ਇੱਧਰ ਉੱਧਰ ਦੇਖ ਦੋ ਕਿ ਇਹ ਇੱਧਰ ਉਹਨਾਂ ਦਾ ਮਨ ਫਿਰੀ ਜਾਂਦਾ ਹੈ। ਉਹ ਇੱਥੇ ਆ ਕੇ ਵੀ ਕਹਿੰਦੇ ਸਤਸੰਗਤ ਵਿੱਚ ਉਹ ਜਿਹੜੇ ਬੇਮੁੱਖ ਲੋਕ ਉਹ ਲਾਹਾ ਨਹੀਂ ਲੈ ਸਕਦੇ, ਇਸ ਕਰਕੇ ਇਹ ਬੇਮੁੱਖ ਲੋਕਾਂ ਵਾਸਤੇ ਇਹ ਗੁਰੂ ਕੀ ਮਹਿਮਾ ਕਥਾ ਵਡਿਆਈ ਦਾ ਜਿਹੜਾ ਗ੍ਰੰਥ ਹੈ ਮੈਂ ਜਿਹੜਾ ਬਣਾਇਆ ਇਹਨਾਂ ਦੇ ਯੋਗ ਨਹੀਂ ਹੈ। ਇਹ ਤਾਂ ਜਿਹੜੇ ਗੁਰਸਿੱਖ ਹੈ ਸਨਮੁੱਖ ਸਿੱਖ ਹੈ ਉਹਨਾਂ ਵਾਸਤੇ ਮੈਂ ਨਦੀ ਕਾਇਮ ਕੀਤੀ ਹੈ, ਉਹ ਇੱਥੇ ਇਸ਼ਨਾਨ ਕਰਨਗੇ ਨਿਰਮਲ ਹੋਣਗੇ, ਅਤੇ ਉਹ ਜਲ ਮਨ ਹੋ ਕੇ ਉਹਨਾਂ ਦੀਆਂ ਬੁੱਧੀਆਂ ਨਿਰਮਲ ਸਵੱਛ ਹੋ ਜਾਣਗੀਆਂ, ਅਡੋਲ ਹੋ ਜਾਣਗੀਆਂ। ਇਸ ਕਰਕੇ ਜੋ ਅਖੀਰ 'ਤੇ ਮਨਮੁੱਖ ਲੋਕਾਂ ਦਾ ਬੁਰਾ ਹਾਲ ਕਹਿ ਕੇ ਘਾਟਾ ਕਹਿ ਕੇ ਇੱਥੇ ਕਵੀ ਜੀ ਨੇ ਇਹ ਅਧਿਆ ਜਿਹੜਾ ਮੰਗਲਾਚਰਨ ਵਾਲਾ ਸੀ ਸਮਾਪਤ ਕਰ ਦਿੱਤਾ ਹੈ, ਜਿਸ ਕਰਕੇ ਅੱਖਰਾਂ ਵਿੱਚ ਵੀ ਲਿਖਿਆ ਪੜੋ ਜੀ ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ ਪੂਰਬ ਦੇ। ਇਤ ਕੀ ਇਤੀ ਹੋਇਆ, ਯਾਨੀ ਇਤੀ ਹੋਇਆ ਸਮਾਪਤ ਹੋਇਆ ਸੰਪੂਰਨ ਹੋਇਆ। ਸ੍ਰੀ ਸਭਾਏ ਮਾਨ ਗੁਰੂ ਨਾਨਕ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹਦਾ ਪੂਰਵ ਅਰਧ ਪੂਰਵ ਪਹਿਲੇ ਭਾਗ ਦਾ ਹਿੱਸਾ ਜਿਹਦੇ ਵਿੱਚ ਮੰਗਲਾਚਰਨ ਹੈ ਜਾਂ ਇਸੇ ਤਰ੍ਹਾਂ ਨਾਮ ਦੀ ਮਹਿਮਾ ਦਾ ਵਰਣਨ ਹੈ, ਵਾਹਿਗੁਰੂ ਗੁਰਮੰਤਰ ਨਾਮ ਦੀ ਮਹਿਮਾ ਵਰਣਨ ਜਾਂ ਦਸਾਂ ਪਾਤਸ਼ਾਹਾਂ ਦੇ ਮਹਿਮਾ ਦੇ ਮੰਗਲ ਹੈ ਕਥਨ ਕੀਤਾ ਹੈ, ਉਹ ਜਿਹੜਾ ਇਹ ਪਹਿਲਾ ਇਤਿਹਾਸ ਹੈ ਉਹ ਇੱਥੇ ਸੰਪੂਰਨ ਹੋਇਆ। ਹੁਣ ਇਸ ਤੋਂ ਅੱਗੇ ਹੈ ਦੂਜਾ ਅਧਿਆਅ। ਦੂਜੇ ਅਧਿਆਅ ਦੇ ਵਿੱਚ ਜਿਸ ਤਰ੍ਹਾਂ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਆ ਕੇ ਮਿਲੇ ਜੁਲੇ ਦਰਸ਼ਨ ਕੀਤੇ, ਫਿਰ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵਾਰਤਾ ਸੁਣਨ ਲਈ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਇਸ ਤਰ੍ਹਾਂ ਫਿਰ ਭਾਈ ਪੈੜਾ ਮੁਖਾ ਜੀ, ਇਸ ਤਰ੍ਹਾਂ ਭਾਈ ਲਾਲਾ ਪੰਨੂ ਜੀ, ਇਹ ਰਲ ਮਿਲ ਕੇ ਜਿਵੇਂ ਗੁਰੂ ਨਾਨਕ ਸਾਹਿਬ ਦੀ ਜਨਮ ਕੁੰਡਲੀ ਅਵਤਾਰ ਵਾਲੀ ਜਿਹੜੀ ਕੋਈ ਲਿਖਣ ਵਾਲੀ ਪੱਤਰੀ ਉਹ ਲੈ ਕੇ ਆਏ, ਰਾਏ ਭੋਏ ਦੀ ਤਲਵੰਡੀ ਜਾ ਕੇ ਉਹ ਕਥਨ ਕਰਕੇ, ਉਸ ਤੋਂ ਬਾਅਦ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਅਵਤਾਰ ਧਾਰਿਆ ਉਹ ਇਲਾਕਾ ਕਿਹੋ ਜਿਹਾ ਸੀ, ਉਹ ਬਾਹਰ ਦੇ ਇਲਾਕੇ ਦੀ ਮਹਿਮਾ ਕਵੀ ਜੀ ਕਰਨਗੇ। ਫਿਰ ਉਹ ਬਾਹਰ ਦੇ ਇਲਾਕੇ ਵਿੱਚੋਂ ਜਿਹੜਾ ਇਹ ਨਗਰ ਰਾਏ ਭੋਏ ਦੀ ਤਲਵੰਡੀ ਜਿਹਦਾ ਨਾਮ ਅੱਜ ਕੱਲ੍ਹ ਨਨਕਾਣਾ ਸਾਹਿਬ ਹੈ, ਇਹਦੀ ਮਹਾਨਤਾ, ਇਹਦੇ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਸਨ, ਬਹੁਤ ਹੀ ਸੁੰਦਰ ਢੰਗ ਨਾਲ ਕਵੀ ਜੀ ਨੇ ਬਿਆਨ ਕੀਤਾ ਇੱਥੇ ਲੋਕਾਂ ਦਾ ਰਹਿਣ ਸਹਿਣ ਦਾ, ਉਹ ਸਾਰਾ ਆਪਾਂ ਨੰਬਰ ਬਾਅਦ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਦੀ ਮਨ ਦੀ ਸਮਾਪਤੀ ਹੈ ਜੀ। ਸਰਤਾ ਤਟ ਸਤ ਸੰਗ ਪਾਏ ਨ ਸਰਵਨ ਸ਼ਨਾਨ ਪਾ ਗੁਰ ਜਸ ਗੂਡੋ ਰੰਗ ਰੰਗਿਓ ਨ ਮਨ ਦਹ ਦਿਸ ਫੇਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਸ਼ੰਕੇ ਸਦਾ ਹੇ ਅਪੁਰਾ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਨ ਹੇ ਠਾਕੁਰ ਹਾਂ ਦਾ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਜੀ ਜੈ ਨਾਮ ਦਾ ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਜ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਾ ਦੇ ਗੁਰਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਾ ਦੇ ਗੁਰਪਾਰੇ ਉਤਾਰਨ।